ਆਪਾਂ ਕਿੱਥੇ ਜਾਣਾ ਜਾਗਸਿਆ, ਇੱਥੇ ਕਿ ਬਹਿ ਜਾਂਦੇ ਆ? ਨਹੀਂ ਜੀ, ਥੋੜਾ ਹੋਰ ਚੱਲ ਚਲੋ ਅੱਗੇ, ਆਹ ਤਾਂ ਰੋਡ ਦੇ ਬਾਹਲਾ ਹੀ ਨੇੜੇ ਆ। ਉਹ ਲੈ ਰੋਡ ਕਿਹੜਾ ਖਾਂਦੀ ਆ ਆਪਾਂ ਨੂੰ, ਬਹਿ ਜਾਓ ਇੱਥੇ ਹੀ, ਨਾਲੇ ਉਹ ਪਾਣੀ ਵਾਲੀ ਟੂਟੀ ਲੱਗੇ ਆ। ਓਏ ਆ ਪੇਪਰ ਸੁੱਟਣ ਦਾ ਕੰਮ ਵੀ ਕੁਛ ਨਹੀਂ, ਬੁਰਾ ਹਾਲ ਕਰ ਦਿੰਦਾ ਸਾਡਾ ਪੈਰਾਂ ਦਾ ਇੱਕ ਵਾਰੀ ਤਾਂ। ਹਾਂਜੀ, ਜੇ ਬੰਦਾ ਇੱਥੇ ਵਿਹਲਾ ਰਹੇ ਤਾਂ ਓਦਾਂ ਜੀ ਨਹੀਂ ਲੱਗਦਾ, ਤੇ ਜੇ ਕੰਮ ਤੇ ਜਾਏ ਤਾਂ ਓਦਾਂ ਅੜਾਟ ਨਿਕਲ ਜਾਂਦਾ। ਓਏ ਐਵੇਂ ਨਾ ਬੈਕਿਆਂ ਵਾਲੀਆਂ ਗੱਲਾਂ ਕਰੀ ਜਿਆ ਕਰਨ ਰੰਜਨ ਸਿੰਘ, ਇਹ ਕਾਹਦੇ ਸਾਲੇ ਕੰਮ ਆ? ਓਏ ਸਾਰੀ ਸਾਰੀ ਦਿਹਾੜੀ ਹੜਾ ਮਗਰ ਤੁਰੇ ਰਹੀਦਾ, ਕਦੀ ਸਾਲਾ ਥਕੇਵਾ ਨਹੀਂ ਸੀ ਹੋਇਆ। ਇੱਥੇ ਤਾਂ ਨਾਲੇ ਬੰਦਾ ਉਈ ਨਹੀਂ ਥੱਕਦਾ ਯਾਰ, ਸੌ ਕੁਛ ਤਾਂ ਆਲੇ ਦੁਆਲੇ ਦੇਖਣ ਨੂੰ ਆ। ਨਾਲੇ ਜੇ ਮਾੜਾ ਮੋਟਾ ਥਕੇਵਾ ਹੋ ਵੀ ਜਾਵੇ, ਦੋ ਘੁੱਟ ਅੰਦਰ ਸੁੱਟੋ, ਸਰੀਰ ਮੁੜ ਕੇ ਤਰ ਹੋ ਜਾਂਦਾ। ਲਿਆ ਕਾਢਾ ਤੇਰੀ ਪੀਨੇ ਆ, ਨਾਲੇ ਦੇਖੀ ਫੇ ਹੱਡ ਸਿੱਧੇ ਹੁੰਦੇ ਕਿ ਨਹੀਂ ਹੁੰਦੇ। ਮੈਂ ਕਾਹਨੂੰ ਕੱਢਾਂ, ਮੇਰੇ ਕੀ ਮੁੰਡਾ ਜੰਮਿਆ ਬਈ, ਮੈਂ ਸ਼ਰਾਬ ਪਲਾ ਵਾ? ਨਿਰੰਜਨ ਸਿੰਘ, ਮੁੰਡਾ ਤਾਂ ਨਹੀਂ ਜੰਮਿਆ, ਕੋਈ ਕੰਮ ਦੀਆਂ ਦਿਹਾੜੀਆਂ ਤਾਂ ਲੱਗੀ ਜਾਂਦੀਆਂ ਆ, ਕੈਸ਼ ਪੈਸੇ ਮਿਲਦੇ ਆ, ਕੋਈ ਨਾਲੇ ਆ ਅਨਪਲਾਇਆ ਆ ਜਾਂਦਾ ਆ ਤੈਨੂੰ। ਨਾ ਮੁੰਡਾ ਤੈਨੂੰ ਹੁਣ ਹੋਰ ਚਾਹੀਦਾ ਹੋਵੇ, ਉਹ ਨਵਾਂ ਜੰਮ ਕੇ ਕੀ ਤੈਨੂੰ ਰਾਜ ਤੇ ਬਿਠਾ ਦੂਗਾ, ਪਹਿਲੇ ਨੂੰ ਤਾਂ ਸਾਰੀ ਸਾਰੀ ਦਿਹਾੜੀ ਗਾਲਾਂ ਕੱਢਣੋਂ ਨਹੀਂ ਹਟਦਾ ਤੂੰ। ਉਹ ਲੈ ਫੜ, ਮੈਂ ਪੜਾਉਣਾ ਅੱਜ। ਉੱਦਾਂ ਮੁੰਡਾ ਇਹਦਾ ਕੰਮ ਵੀ ਗਾਲਾਂ ਖਾਣ ਵਾਲਾ ਹੀ ਕਰਦਾ ਆ, ਉਹ ਚੈੱਕ ਲੈਣ ਤੋਂ ਬਿਨਾਂ ਤਾਂ ਇਹਦੇ ਨਾਲ ਕਲਾਮ ਵੀ ਨਹੀਂ ਕਰਦਾ, ਇਹ ਬੇਚਾਰਾ ਬੇਸਮੈਂਟ 'ਚ ਇਕੱਲਾ ਹੀ ਉੜਿਆ ਰਹਿੰਦਾ ਉੱਥੇ। ਉਹ ਜੀ ਕਾਹਦੀਆਂ ਗਾਲਾਂ ਕੱਢਣੀਆਂ, ਸਾਡੀ ਤਾਂ ਸਹੁਰੀ ਕਿਸਮਤ ਹੀ ਇਹੋ ਜਿਹੀ ਆ, ਦੇਸ ਪਹਿਲਾਂ ਬੁੜਿਆਂ ਦਾ ਦਾਬਾ ਰਿਹਾ, ਉੱਥੇ ਸਾਡੀ ਕਿਸੇ ਨੇ ਨਹੀਂ ਸੁਣੀ, ਹੁਣ ਇੱਥੇ ਆ ਕੇ ਮੁੰਡੇ ਦੇ ਬੱਸ ਪੈ ਗਏ, ਬਸ ਹੁਣ ਤਾਂ ਲੰਘ ਗਈ ਸਮਝੋ। ਓਏ ਐਵੇਂ ਕਾਹਨੂੰ ਕਿਸਮਤ ਨੂੰ ਕੋਸਦਾ ਰਹਿੰਦਾ ਨਿਰੰਜਨ ਸਿੰਘ, ਤੇਰੇ ਜੀ ਹਿੰਮਤ ਨਹੀਂ, ਮੁੰਡਿਆਂ ਸਾਲਿਆਂ ਦੀ ਕੀ ਮਜਾਲ ਆਖੜ ਜਾਣ, ਬੰਦਾ ਦੋ ਦਬਕੇ ਮਾਰੇ ਟਿਕਾਣੇ ਆ ਜਾਂਦੇ ਆ। ਲੈ ਮੈਂ ਤੈਨੂੰ ਆਪਦੀ ਦੱਸਦਾ ਗੱਲ, ਇੱਕ ਦਿਨ ਨਾ ਮੈਂ ਉਹ ਆਪਦੇ ਵਿਚਾਲੇ ਨੂੰ ਕਿਹਾ ਵੀ ਮੈਨੂੰ ਆ ਸਟੋਰ ਤੇ ਰਾਈਡ ਦੇ ਦੇ, ਅੱਗੋਂ ਨਾ ਢਿੱਲੇ ਜਿਹਾ ਬੁੱਲ ਕਰਕੇ ਕਹਿੰਦਾ ਬਾਪੂ ਮੈਂ ਤਾਂ ਹੋਰ ਕਿਤੇ ਚੱਲਿਆ। ਮੈਂ ਕਿਹਾ ਚੰਗਾ ਪੁੱਤਰਾ ਤੇਰੀ ਮਰਜ਼ੀ। ਫਿਰ ਨਾ ਮਹੀਨੇ ਕੁ ਬਾਅਦ ਇੱਕ ਦਿਨ ਉਹ ਮੈਂ ਡਾਕਟਰ ਦੇ ਜਾਣਾ ਸੀ, ਕਹਿੰਦਾ ਬਾਪੂ ਮੈਂ ਤੈਨੂੰ ਰਾਈਡ ਦਿੰਦਾ। ਮੈਂ ਕਿਹਾ ਓਏ ਤੂੰ ਉਹ ਹੀ ਆ ਨਾ ਜਿਹੜਾ ਕਹਿੰਦਾ ਸੀ ਬਈ ਮੈਂ ਕਿਤੇ ਹੋਰ ਚੱਲਿਆ, ਭਾਈ ਤੂੰ ਹੋਰ ਕਿਤੇ ਜਾ, ਚਲਿਆ ਜਾਊ ਮੈਂ ਆਪੇ ਹੀ। ਲੈ ਉਹਨੇ ਨਾ ਲੱਖ ਵਾਰ ਕਿਹਾ, ਮੈਂ ਨਹੀਂ ਉਹਦੀ ਕਾਰ 'ਤੇ ਚੜਿਆ, ਤੱਕੜੇ ਵਾਂਗੂ ਸਿੱਧਾ ਹੋਇਆ ਪਿਆ ਉਦਣ ਦਾ। ਜੇ ਨਾ ਮੈਂ ਐਵੇਂ ਦੂਜੇ ਦਿਨ ਫੇਰ ਉਹਦੀਆਂ ਰਾਈਡ ਲਈ ਮਿਹਨਤਾਂ ਨਹੀਂ ਕਰਦਾ ਨਾ, ਉਹਨੇ ਹੋਰ ਤਾਂ ਉਹਨੂੰ ਚੜੀ ਜਾਣਾ ਸੀ ਐਵੇਂ। ਚਲੋ ਛੱਡੋ, ਲੈ ਫੜ ਬਈ ਨਿਰੰਜਨ ਸਿੰਘ ਪਾਕ ਕੁੱਟ ਆਪਣੇ ਲਈ। ਓਏ ਆਹੋ ਇਹਨੂੰ ਫੜਾ, ਜਰਾ ਇਹਦਾ ਥਕੇਵਾ ਲੈ, ਅਜੇ ਵੇਲੇ ਤਾਂ ਵਾਹਵਾ ਹੀ ਥੱਲੇ ਲੱਗ ਜਾਂਦਾ ਹੈ। ਉਹ ਲੈ ਫੜ ਆ ਹੈਮਬਰਗਰ, ਦੰਦੀ ਵੱਢ ਲਾ ਇੱਕ, ਜਰਾ ਮੂੰਹ ਦਾ ਲੂਣ ਵਾਲਾ ਹੋਵੇ ਤੇਰਾ। ਨਹੀਂ ਜੀ, ਪਹਿਲਾਂ ਮੈਂ ਪਾਣੀ ਦਾ ਘੁੱਟ ਪੀਆ ਵਾ। ਨਿਰੰਜਨ ਸਿੰਘ ਵੀ ਆਹ ਕੱਪ 'ਚ ਥੋੜ੍ਹਾ ਜਿਹਾ ਪਾਣੀ ਪਾ ਲਿਆ ਆਉਂਦਾ ਹੋਇਆ। ਇਹ ਹੈਮਬਰਗਰ ਕਦੋਂ ਦਾ ਜੀ ਵੀ ਪਾਈ ਫਿਰਦਾ ਜਾਗ ਸਿਆ? ਉਹ ਦੁਪਹਿਰੇ ਲੰਚ ਟਾਈਮ ਨੂੰ ਲਏ ਸੀ ਦੋ, ਅੱਧਾ ਕੁ ਬਚ ਗਿਆ, ਮੈਂ ਚੌਖੇ ਜੇਬੀ 'ਚ ਪਾ ਲਿਆ, ਮੈਂ ਸੋਚਿਆ ਕਿਤੇ ਵੇਲੇ ਕੁ ਵੇਲੇ ਹੀ ਕੰਮ ਆਊਗਾ। ਉਹ ਬਈ ਜਾਗ ਸਿਆ, ਕਦੀ ਹੁਣ ਉਹ ਲਛਮਣ ਸਿੰਘ ਨਹੀਂ ਮਿਲਿਆ ਤੈਨੂੰ? ਕਿਹੜਾ ਲਛਮਣ ਸਿੰਘ? ਉਹ ਮੇਰਾ ਖਿਆਲ ਹੈ ਮਾਧੋਪੁਰ ਵਾਲੇ ਦੀ ਗੱਲ ਕਰਦਾ। ਉਹ ਅੱਛਾ ਅੱਛਾ, ਉਹ ਲਛਮਣ ਸਿੰਘ। ਲੈ ਇੰਨਾ ਚਿਰ ਇਕੱਠੇ ਕੈਬਨਾਂ 'ਚ ਕੰਮ ਕਰਦੇ ਰਹੇ ਹਾਂ, ਹੁਣ ਪੁੱਛਦਾ ਕਿਹੜਾ ਲਛਮਣ ਸਿੰਘ? ਉਹ ਬਈ ਹੁਣ ਤਾਂ ਯਾਰ ਬੜਾ ਚਿਰ ਹੋਇਆ, ਵੀ ਹੁਣ ਹੁਣ ਨਹੀਂ ਮਿਲਿਆ ਕਦੀ ਉਹ। ਮੈਨੂੰ ਮਿਲਿਆ ਸੀ ਚੌਥੇ, ਉਹ ਜਿਹੜੀ ਡਰੱਗ ਸਟੋਰ ਦੇ ਸਾਹਮਣੇ ਮਾਂਟਰੀਅਲ ਬੈਂਕ ਆ ਨਾ, ਉਹਦੇ 'ਚੋਂ ਨਿਕਲਿਆ ਸੀ, ਕਹਿੰਦਾ ਡਰਾਫਟ ਬਣਾ ਕੇ ਲਿਆਇਆ ਇੰਡੀਆ ਨੂੰ ਪੈਸੇ ਭੇਜਣੇ ਆ। ਉਹ ਇੰਡੀਆ ਨੂੰ ਉਹ ਕਿਹਨੂੰ ਪੈਸੇ ਭੇਜਦਾ? ਮੁੰਡੇ ਤਾਂ ਉਹਦੇ ਤਿੰਨੇ ਹੀ ਇੱਥੇ ਆ। ਓਏ ਉਹਦੀ ਵੱਡੀ ਕੁੜੀ ਜਿਉਂ ਉੱਥੇ ਆ, ਜਦੋਂ ਮਿਲੂ ਨਾ ਬਸ ਕੁੜੀ ਦੇ ਸਹੁਰਿਆਂ ਦੀਆਂ ਹੀ ਸਿਫਤਾਂ ਕਰੀ ਜਾਊ ਜੀ। ਉਹ ਬੜੇ ਵੱਡੇ ਸਰਦਾਰ ਆ, ਸਾਰੇ ਇਲਾਕੇ 'ਚ ਉਹਨਾਂ ਦੇ ਬਰਾਬਰ ਦੀ ਕੋਈ ਢੇਰੀ ਨਹੀਂ। ਐਤਕੀ ਉਹਨਾਂ ਦੇ ਇੰਨੇ ਲੱਖ ਦੇ ਆਲੂ ਹੋਏ ਆ, ਐਰਕੀ ਇੰਨੇ ਲੱਖ ਦੀ ਕਣਕ ਹੋਈ ਆ, ਅਤੇ ਨਾਲੇ ਉਹੀ ਰੰਡੀ ਰੋਣੇ ਲੋਈ ਜਾਊ ਬਈ। ਕੁੜੀ ਦੀ ਚਿੱਠੀ ਆਈ ਆ ਬਈ ਇੰਨੇ ਪੈਸੇ ਭੇਜੋ, ਪ੍ਰਾਹੁਣੇ ਨੇ ਸਕੂਟਰ ਲੈਣਾ ਜਾਂ ਕਦੀ ਕਹੂ ਉਹਨਾਂ ਨੇ ਫਰਿੱਜ ਲੈਣੀ ਆ। ਪਰ ਜੀ ਇੱਕ ਗੱਲ ਆ ਉਹਦੀ, ਜੇ ਕੋਈ ਨਵਾਂ ਬੰਦਾ ਮਿਲੇ ਤਾਂ ਇੱਕ ਵਾਰੀ ਤਾਂ ਕੁੜੀ ਦੇ ਸਹੁਰਿਆਂ ਦੀਆਂ ਸਿਫਤਾਂ ਕਰਦਾ, ਬਹਿ ਜਾ ਕਰਾ ਦਿੰਦਾ, ਬਸ ਉਹਨਾਂ ਦੀਆਂ ਗੱਲਾਂ ਕਰਨ ਨੂੰ ਹਟੂ ਹੀ ਨਾ। ਓਏ ਆਹੋ ਕਈ ਬੰਦਿਆਂ ਨੂੰ ਆਦਤ ਹੀ ਹੁੰਦੀ ਆ ਬਈ, ਜਿੱਥੇ ਬੈਠੋ ਨਾ ਉਹਨੇ ਇੱਕੋ ਗੱਲ ਕਰੀ ਜਾਣੀ ਆ। ਇੱਦਾਂ ਹੀ ਆ ਆਪਣਾ ਮਹਿੰਗਾ ਸੁਣ, ਜਦੋਂ ਦੇਖੋ ਨਾ ਬਸ ਆਪਣੇ ਦੇਸ਼ ਵਾਲੇ ਸੰਤਾਂ ਦੀਆਂ ਸਿਫਤਾਂ ਕਰੀ ਜਾਊ, ਸਾਡੇ ਤਾਂ ਜੀ ਬਾਬਾ ਜੀ ਇੱਦਾਂ, ਸਾਡੇ ਤਾਂ ਜੀ ਬਾਬਾ ਜੀ ਉੱਦਾਂ। ਬਈ ਦੱਸ ਭਲਿਆ ਮਾਨਸਾ, ਤੇਰੀ ਸ਼ਰਧਾ ਹੈਗੀ ਆ, ਤੂੰ ਮੰਨੀ ਜਾ। ਬਾਕੀਆਂ ਦਾ ਐਵੇਂ ਕਿਉਂ ਦੱਸ ਤਾਲੂ ਚੜ੍ਹਦਾ ਰਹਿੰਦਾ? ਅਲੈ ਪਿਛਲੀ ਵੀਕ ਦੀ ਗੱਲ ਆ, ਉਹ ਜਿੱਦਣ ਨਾ ਮੈਂ ਸਵੇਰਿਓਂ ਲੇਟ ਹੋ ਗਿਆ ਸੀ, ਉਹ ਭੈਣ ਦੇਣੀ ਦਾ ਠੇਕੇਦਾਰ ਦਾ ਡਰਾਈਵਰ ਮੇਰੀ ਵੇਟ ਕੀਤੇ ਬਿਨਾਂ ਹੀ ਟਰੱਕੀ ਲੈ ਗਿਆ ਸੀ। ਉਹ ਸੁੱਚਾ ਸੀ ਜਿੱਦਣ ਤੁਸੀਂ ਉਹ ਰੈਚਮੈਂਟ 'ਚ ਸਿੱਟਦੇ ਰਹੇ ਸੀ ਪੇਪਰ ਸਾਰੀ ਦਿਹਾੜੀ। ਉਹ ਅੱਛਾ ਅੱਛਾ, ਥੋੜ੍ਹਾ ਜਿਹਾ ਝੜ ਗਿਆ ਹੋਇਆ ਸੀ ਉੱਦਣ? ਉਹ ਆਹੋ ਲੈ ਉੱਦਣ ਦੀ ਬਈ ਗੱਲ ਆ, ਮੈਂ ਨਾ ਮੈਂ ਸੋਚਿਆ ਵੀ ਚੱਲ ਹੁਣ ਘਰ ਨੂੰ ਕੀ ਜਾਣਾ, ਤੈਨੂੰ ਪਤਾ ਨੂੰਹ ਨੇ ਲੰਚ ਬਣਾ ਕੇ ਦਿੱਤਾ ਸੀ, ਐਵੇਂ ਹੀ ਉਹਨੇ ਬੁਰਾ ਜਿਹਾ ਝੱਕਣਾ ਸੀ। ਮੈਂ ਫਿਰ ਨਾ ਉੱਥੇ ਬੱਸ ਸਟੈਪ 'ਤੇ ਬਹਿ ਗਿਆ ਬੰਚ ਦੇ ਉੱਤੇ। ਉਹ ਜਿਹੜਾ ਰੋਲ ਬੈਂਕ ਦੇ ਮੂਹਰੇ ਆ 9 ਵਜੇ ਨਾ, ਉਹ ਆ ਗਿਆ ਉੱਥੇ। ਲਓ ਜੀ ਉਹਨੇ ਫਿਰ ਛੇੜ ਲਈਆਂ ਸੰਤਾਂ ਦੀਆਂ ਗੱਲਾਂ, ਹੱਡਣ 'ਚ ਹੀ ਨਾ ਆਵੇ। ਮੈਂ ਤਾਂ ਹਾਰ ਕੇ ਨਾ ਉੱਠ ਕੇ ਪਰੇ ਪਾਰਕ 'ਚ ਜਾ ਬੈਠਾ। ਉੱਥੇ ਫਿਰ ਨਾ ਉਹ ਬਜਨੇ ਹੋਰੀ ਆ ਗਏ। ਬਸ ਫਿਰ ਕੀ ਸੀ, 4:30 ਵਜੇ ਤੱਕ ਉੱਥੇ ਫਿਰ ਤਾਸ਼ ਹੀ ਚੱਲਦੀ ਰਹੀ। ਨਾ ਤੁਸੀਂ ਪਾਰਕ 'ਚ ਕਾਹਨੂੰ ਜਾਣਾ ਸੀ, ਨਾ ਉੱਥੇ ਬੈਠਣ ਨੂੰ ਥਾਂ, ਨਾ ਵਾਸਤਾ। ਥੱਲੇ ਬੈਠਿਆਂ ਦਾ ਸਲਾਬ ਨਾਲ ਲੀੜਿਆਂ ਦਾ ਬੁਰਾ ਹਾਲ ਹੋ ਜਾਂਦਾ। ਤੂੰ ਆਰਾਮ ਨਾਲ ਮਰੀਨ ਡਰਾਈਵ 'ਤੇ ਚਲੇ ਜਾਣਾ ਸੀ, ਉੱਥੇ ਲਾਗੇ ਰਹਿਣ ਵਾਲੇ ਕਈ ਬੁਰੇ ਸਵੇਰੇ 8 ਵਜੇ ਹੀ ਆ ਕੇ ਤਾਸ਼ ਸ਼ੁਰੂ ਕਰ ਦਿੰਦੇ ਆ। ਬਈ ਮੈਨੂੰ ਸੁੱਚਾ ਸੋਹਣਾ ਤਾਂ ਪਤਾ ਨਹੀਂ, ਪਰ ਮੈਂ ਨਹੀਂ ਲੈ ਕੇ ਉੱਥੇ ਜਾਣਾ। ਇੱਕ ਤਾਂ ਯਾਰ ਉੱਥੇ ਪੋਲੋਟੈਕਸ ਬਹੁਤ ਚੱਲਦੀ ਹੈ, ਕਈ ਬੁੜੇ ਤਾਂ ਉੱਥੇ ਇੱਦਾਂ ਸਿੰਗ ਫਸਾਉਂਦੇ ਨਾ ਇੱਕ ਦੂਜੇ ਨਾਲ, ਬਈ ਜਿੱਦਾਂ ਸਾਰੇ ਹਿੰਦੁਸਤਾਨ ਦੇ ਮਸਲੇ ਉਹਨੇ ਹੱਲ ਕਰ ਦੇਣੇ ਹੁੰਦੇ। 3-4 ਜਣੇ ਤਾਂ ਯਾਰ ਇੰਨੇ ਤੱਤੇ ਆ ਨਾ, ਵੀ ਕਿਸੇ ਨੂੰ ਹੋਰ ਨੂੰ ਤਾਂ ਉੱਥੇ ਗੱਲ ਹੀ ਨਹੀਂ ਕਰਨ ਦਿੰਦੇ। ਉਹ ਕਈ ਉੱਥੇ ਐਵੇਂ ਵਾਧੂ ਦੇ ਚੌਧਰੀ ਬਣੇ ਫਿਰਦੇ ਆ, ਪਿੰਡ ਭਾਵਾਂ ਨਾ ਗਿੱਟਿਆਂ ਤੋਂ ਕਦੀ ਗਾਰਾ ਨਾ ਲਾਇਆ ਹੋਵੇ, ਇੱਥੇ ਮਾਰ ਪੂਰੇ ਮਨਿਸਟਰ ਸਮਝਦੇ ਆਪਣੇ ਆਪ ਨੂੰ। ਕਈ ਯਾਰ ਐਵੇਂ ਹੀ ਉੱਥੇ ਆ ਚਾਹ ਅਤੇ ਕੁੱਕੀਆਂ ਪਿੱਛੇ ਲੜੀ ਜਾਣਗੇ, ਅਤੇ ਕਮੇਟੀ ਵਾਲਿਆਂ ਦਾ ਤੈਨੂੰ ਪਤਾ ਨਾ ਐਵੇਂ ਨੁਸਖਾਂ ਕੱਢੀ ਜਾਂਦੇ ਆ। ਮੈਂ ਕਹਿੰਦਾ ਨਾ ਉਹਦੇ ਨਾਲੋਂ ਤਾਂ ਬੰਦਾ ਇੱਧਰ ਉੱਧਰ ਨਾ ਬੈਂਚ 'ਤੇ 2 ਘੜੀਆਂ ਬਹਿ ਕੇ ਨਾ ਗੱਪ ਸ਼ੱਪ ਮਾਰ ਲਵੇ ਬਸ। ਨਹੀਂ ਜੀ ਇੰਨਾ ਮਾੜਾ ਤਾਂ ਨਹੀਂ ਉੱਥੇ, ਇੰਨਾ ਮਾੜਾ ਤਾਂ ਨਹੀਂ ਨਿਰੰਜਨ ਸਿਆ, ਪਰ ਉੱਥੇ ਬੈਠ ਕੇ ਐਵੇਂ ਵਾਧੂ ਘਾਟੂ ਕਰੀ ਜਾਣੀਆਂ ਵੀ ਚੰਗੀਆਂ ਨਹੀਂ ਜਾਣੇ ਲੱਗਦੀਆਂ। ਉਹ ਚਲੋ ਛੱਡੋ ਯਾਰੋ, ਇੱਥੇ ਤਾਂ ਬਸ ਇੱਦਾਂ ਹੀ ਰਹਿਣੀ ਆ ਸਮਝਣਾ। ਉਹ ਪਿੰਡ ਵਾਲੀਆਂ ਮੌਜਾਂ ਕਿੱਥੇ, ਉੱਥੇ ਤਾਂ ਇੱਦਾਂ ਹੁੰਦੀ ਸੀ ਨਾ ਬਈ ਦੇਖ ਲਾ ਬੰਦਾ ਦੁਪਹਿਰ ਨੂੰ ਕੰਮਾਂ ਕਾਰਾਂ ਤੋਂ ਵਿਹਲਾ ਹੋ ਕੇ ਰਮਾਨ ਨਾਲ ਤੂਤਾਂ ਦੀ ਛਾਵੇਂ ਮੰਜਾ ਡਾਹ ਕੇ ਸੌਂ ਲਈਦਾ ਸੀ। ਜੇ ਦਿਲ ਕਰਨਾ ਪਿੰਡ ਥੜੇ 'ਤੇ ਜਾ ਬੈਠਣਾ, ਨਾ ਕਿਸੇ ਦੀ ਚੌਧਰ ਦਾ ਡਰ, ਨਾ ਕਿਸੇ ਦੀ ਹੈਹਾ ਨਾ ਖੈਹਾ। ਉਹ ਤਾਂ ਗੱਲ ਹੀ ਹੋਰ ਹੁੰਦੀ ਸੀ ਜਗ ਸਿਆ, ਉੱਥੇ ਤਾਂ ਤਮਾਹੀ ਛਮਾਹੀ ਪਿੰਡਾਂ 'ਚ ਮੇਲੇ ਲੱਗਣੇ, ਛਿੰਝਾਂ ਪੈਣੀਆਂ, ਦੂਰ ਦੂਰ ਤੋਂ ਭਲਵਾਨ ਆਉਣੇ, ਜੋੜੀ ਵਜਾਉਣ ਵਾਲਿਆਂ ਦੀਆਂ ਕਈ ਕਈ ਢਾਣੀਆਂ ਆਉਣੀਆਂ। ਇੱਥੇ ਹੁਣ ਹਰ ਸਾਲ ਟੂਰਨਾਮੈਂਟ ਕਰਾਉਂਦੇ ਆ, ਔਰ 6 ਸਾਲ ਹੋ ਗਏ ਕੋਈ ਮੈਚ ਹੁੰਦਾ ਤਾਂ ਦੇਖਿਆ ਨਹੀਂ। ਇੱਥੇ ਯਾਰ ਹੈ ਹੀ ਕੀ ਜਿਹਦੇ ਨਾਲ ਬੰਦਾ ਆਪਣੀ ਰੂਹ ਨੂੰ ਪੱਠੇ ਪਾ ਸਕੇ। ਹੁਣ ਤਾਂ ਜੀ ਉੱਥੇ ਵੀ ਇੱਦਾਂ ਨਹੀਂ ਹੁੰਦਾ, ਹੁਣ ਤਾਂ ਉੱਥੇ ਵੀ ਜ਼ਮਾਨੇ ਬਦਲ ਗਏ ਆ। ਅੱਜ ਕੱਲ੍ਹ ਦੀ ਮੰਡੀਰ ਤਾਂ ਬਸ ਸ਼ਹਿਰ ਨੂੰ ਹੀ ਤੁਰੀ ਰਹਿੰਦੀ ਆ, ਪਿੰਡਾਂ 'ਚ ਉਹ ਪਹਿਲਾਂ ਵਾਲੀਆਂ ਗੱਲਾਂ ਕਿੱਥੇ। ਹਾਂ ਬਈ ਨਿਰੰਜਨ ਸਿਆ, ਗੱਲ ਤੇਰੀ ਵੀ ਠੀਕ ਆ, ਉੱਥੇ ਵੀ ਉਹ ਪਹਿਲਾਂ ਵਾਲੀਆਂ ਬਹਾਰਾਂ ਕਿੱਥੇ। ਜਾਗ ਸਿਆ ਬੜੇ ਭਾਈ ਤੈਨੂੰ ਤਾਂ ਚੇਤਾ ਹੋਣਾ, ਜਦੋਂ ਆਪਾਂ ਅਜੇ ਕਹਿਰੀ ਉਮਰੇ ਹੁੰਦੇ ਸੀ, ਮਾਰ ਮੇਲਿਆਂ 'ਤੇ ਲੋਕਾਂ ਦੇ ਵਿਆਹਾਂ 'ਤੇ ਰਾਗ ਹੁਣੇ ਰਾਤ ਰਾਤ ਭਰ, ਕੋਈ 4-4 ਦਿਨ ਤਾਂ ਕਈ ਵਾਰੀ ਜਨੇਤਾਂ ਹੀ ਰਹਿੰਦੀਆਂ ਹੁੰਦੀਆਂ ਸੀ ਚੰਗੇ ਵਿਆਹਾਂ 'ਚ। ਸੁੱਚਾ ਸਿਆ ਕੀ ਰਾਗ ਦੀ ਗੱਲ ਛੇੜ ਲਈ, ਕੀ ਪੁੱਛਣਾ। ਉਹ ਸਾਡੇ ਪਿੰਡ ਨਾ ਮੁਸਲਮਾਨ ਹੁੰਦੇ ਸੀ, ਚੰਗਾ ਮੋਟਾ ਘਰ ਸੀ ਇੱਕ, ਪਿੰਡ ਦੇ ਨਾ ਲਹਿੰਦੇ ਪਾਸੇ ਨਾ ਭੱਠੀਆਂ ਦੇ ਲਾਗੇ ਸੀ ਉਹਨਾਂ ਦਾ ਘਰ, ਚੰਗਾ ਖੁੱਲ੍ਹਾ ਥਾਂ ਵਾਲਿਆ ਹੁੰਦਾ ਸੀ। ਲੈ ਬਈ ਉਹਨਾਂ ਨੇ ਨਾ ਕੁੜੀ ਦੇ ਵਿਆਹ 'ਤੇ ਸੱਦਿਆ ਸਦੀਕ ਨੂੰ, ਨਾਲ ਉਹਦੇ ਜੋੜੀ ਵੀ ਆਉਂਦਾ ਸੀ ਬੰਦਾ, ਯਾਰ ਮੈਨੂੰ ਉਹਦਾ ਨਾਂ ਨਹੀਂ ਚੇਤੇ ਹੁਣ, ਚੱਲ ਨਾਂ ਚੁੱਕੀ ਲੈਣਾ। ਬਈ ਇਹ ਦੇਖ ਲੈ ਤੂੰ 3 ਦਿਨ ਰਿਹਾ ਉਹ ਸਾਡੇ ਪਿੰਡ, 3 ਦਿਨ ਨਾ ਲੋਕਾਂ ਨੇ ਦਾਂ ਨਾਲ ਪਹੂਆਂ ਨੂੰ ਪੱਠੇ ਨਹੀਂ ਪਾਏ, ਜਦੋਂ ਉਹਨੇ ਨਾ ਗੇੜੀ ਦੇਣੀ, ਲੋਕਾਂ ਦਾ ਸਾਹ ਨਹੀਂ ਸੀ ਸੁਣਦਾ, ਸਾਰੇ ਰਾਗ ਜਾਣਦਾ ਸੀ। ਹੀਰ ਰਾਂਝਾ ਸੱਸੀ ਪੁੰਨੂ ਪੂਰਨ ਭਗਤ ਮਿਰਜਾ ਸਹੀ, ਕੋਈ ਰਾਗ ਨਹੀਂ ਸੀ ਛੱਡਿਆ ਉਹਨੇ। ਬਈ ਮੈਨੂੰ ਤਾਂ ਨਾ ਉਦੋਂ ਦਾ ਕਈ ਕੁਛ ਚੇਤੇ ਹੁੰਦਾ, ਹੁਣ ਤਾਂ ਸਾ ਕੇ ਸਭ ਕੁਝ ਇੱਥੇ ਭੁੱਲ ਗਿਆ। ਬਈ ਇੱਕੋ ਰਾਗ ਗਾਉਂਦਾ ਹੁੰਦਾ ਸੀ, ਉਹ ਜੱਟ ਚੜਦੇ ਮਿਰਜੇ ਖਾਨ ਨੂੰ ਵੱਡੀ ਪਾਬੀ ਲੈਂਦੀ ਥੰਮ ਓ। Hey, shut up, you goddamn Hindu. Where the hell you think you are? In India or something? Hey, listen, boy. We no bother you. You leave us alone. You listen to me, you dirty ragheads. If you want to drink and sing this number jumbo, go back where you come from. Chalega saab bastard. ਕਹਿੰਦਾ ਮੈਨੂੰ ਬਾਦਰ ਕਰਦੇ ਆ। ਦੱਸੋ ਭਲਾ ਆਪਾਂ ਉਹਨੂੰ ਕੀ ਕਹਿਤਾ? ਉਹ ਕਹਿਣਾ ਕੀ ਆ, ਓਦਾਂ ਹੀ ਇਹਨਾਂ ਸਾਰਿਆਂ ਦੇ ਦਿਮਾਗ ਨੂੰ ਫਤੂਰ ਚੜਿਆ ਰਹਿੰਦਾ, ਬੱਤਾ ਬੀਰ ਦਾ ਪੀ ਗਏ ਨਾ, ਆਪਣੇ ਅਰਗਿਆਂ ਨੂੰ ਗਾਲਾਂ ਕੱਢਣੀਆਂ, ਸੁਗਲਿਆ ਨਾ ਭੈਣ ਦਿਆਂ ਖਸਮਾਂ ਦਾ, ਕਹਿੰਦਾ ਬਾਦਰ ਕਰਦੇ ਆ। ਉਹ ਬਾਦਰ ਆਪਾਂ ਕੀਤਾ ਨਹੀਂ, ਆਪਾਂ ਨੂੰ ਕਰਨਾ ਚਾਹੀਦਾ ਸੀ। ਜੇ ਸਾਲੇ ਨੂੰ ਜੁੰਡਿਆਂ ਤੋਂ ਫੜ ਕੇ ਨਾ ਬੂਥੇ ਦੇ ਚਾਰ ਜੜਦੇ, ਇਹ ਤਾਂ ਫਿਰ ਕੁਛ ਕਹਿੰਦਾ। ਓਏ ਆਪਾਂ ਤੋਂ ਕੁਝ ਹੋਇਆ ਨਹੀਂ, ਓਏ ਆਪਾਂ ਯਾਰ ਤਿੰਨ ਜਣੇ ਸੀ, ਉਹ ਇਕੱਲਾ ਸਾਲਾ ਗਾਲਾਂ ਕੱਢ ਕੇ ਗਾਂਹ ਜਾਂਦਾ ਲੱਗਾ, ਕੋਈ ਹੱਜ ਨਹੀਂ ਯਾਰ ਆਪਣੇ ਜੀਣ ਦਾ ਇੱਥੇ। ਬਸ ਬੇਗਾਨਾ ਮੁਲਕ ਹੈ, ਆਪਾਂ ਇੱਥੇ ਕਰ ਵੀ ਕੀ ਸਕਦੇ ਸੀ ਜਗ ਸਿੰਘ ਜੀ? ਉਹਦੇ ਨਾਲ ਲੜਦੇ ਵੀ ਤਾਂ ਕੀ ਫਾਇਦਾ ਹੋਣਾ ਸੀ, ਐਵੇਂ ਆਪਣੇ ਸੱਟ ਫੇਟ ਲਵਾ ਬਹਿੰਦੇ। ਜੇ ਉਹ ਚਾਰ ਗਾਲਾਂ ਕੱਢ ਵੀ ਗਿਆ ਤਾਂ ਆਪਣਾ ਕੀ ਗਿਆ, ਸਹੁਰੇ ਨੇ ਆਪਣੀ ਜਵਾਨ ਗੰਦੀ ਕੀਤੀ। ਗਿਆ ਕਿਉਂ ਨਹੀਂ ਯਾਰ, ਗੱਲਾਂ ਕੀ ਕਰੀ ਜਾਂਦਾ ਤੂੰ? ਪਿੰਡ ਕਿਸੇ ਤੋਂ ਓਏ ਨਹੀਂ ਸੀ ਕਾਈ, ਤੇ ਉਹ ਮਿੰਟ ਚਾ ਲਾਹ ਪਾ ਕਰ ਗਿਆ ਆਪਣੀ। ਨਾਲੇ ਆਹ ਜਿਹੜੀ ਤੂੰ ਬਗਾਨੇ ਮੁਲਕ ਦੀ ਗੱਲ ਕਰਦਾ ਨਾ, ਇਹਦੇ ਨਾਲ ਕੋਈ ਫਰਕ ਨ਀ ਪੈਂਦਾ ਜੇ ਬੰਦੇ ਚ ਆਪਦੇ ਚ ਕੰਡ ਹੋਵੇ। ਮੈਂ ਤਾਂ ਲੱਗਾ ਸੀ ਉੱਠਣ, ਤੈਨੂੰ ਸੱਚੀ ਗੱਲ ਦੱਸਾਂ, ਫਿਰ ਆ ਤੁਹਾਡੇ ਬਾਰੇ ਸੋਚ ਕੇ ਮੈਂ ਚੁੱਪ ਕਰ ਗਿਆ, ਬਈ ਕੀ ਪਤਾ ਨਾਲ ਖੜੋ ਵੀ ਕਿ ਨਾ। ਪਰ ਜੇ ਨਾ ਮੁੜ ਕੇ ਆਇਆ, ਮੈਂ ਤਾਂ ਸੋਚ ਲਿਆ ਹੁਣ ਸਾਲੇ ਨੂੰ ਸੰਘੀਓ ਫੜ ਲੈਣਾ, ਫਿਰ ਦੇਖੀ ਜੂ ਕਿਹੜੇ ਭਾਅ ਵੇਖਦੀ ਆ, ਆਪਣੇ ਤੋਂ ਨਹੀਂ ਏਦਾਂ ਬੇਇੱਜ਼ਤੀ ਜਰ ਹੁੰਦੀ। ਹਾਂ ਗੱਲ ਤਾਂ ਜਗ ਸਿੰਘ ਦੀ ਠੀਕ ਹੈ ਨਿਰੰਜਨ ਸਿੰਘ, ਇਹ ਸਾਰੇ ਸਾਲੇ ਜੁੱਤੀ ਦੇ ਯਾਰ ਆ, ਉੱਦਾਂ ਨਹੀਂ ਸੂਤ ਆਉਂਦੇ। ਅੱਛਾ ਚਲੋ ਛੱਡੋ, ਮਿੱਟੀ ਪਾਓ ਯਾਰ ਇਹ। ਆਹ ਜਗ ਸਿੰਘ ਪਾਈ ਯਾਰ, ਥੋੜ੍ਹੀ ਜਿਹੀ ਸਾਰਾ ਸਵਾਦ ਹੀ ਜਾਂਦਾ ਲੱਗਾ। ਉੱਦਾਂ ਆਪਾਂ ਨੂੰ ਏਦਾਂ ਇੱਥੇ ਬਾਹਰ 'ਚ ਪੀਣੀ ਵੀ ਨਹੀਂ ਚਾਹੀਦੀ, ਗੋਰਿਆਂ ਨੇ ਤਾਂ ਗੁੱਸਾ ਕਰਨਾ ਹੀ ਹੋਇਆ। ਫਿਰ ਤੂੰ ਵੀ ਯਾਰ ਨਿਰੰਜਨ ਸਿੰਘ ਕਦੀ ਕਦੀ ਬੜਾ ਹੀ ਥੱਲੇ ਲੱਗ ਜਾਂਦਾ, ਹੁਣ ਤੂੰ ਹੀ ਦੱਸ ਆਪਾਂ ਹੋਰ ਪੀਏ ਵੀ ਕਿੱਥੇ ਬਹਿ ਕੇ? ਗੋਰਿਆਂ ਕੋਲ 100 ਥਾਂ ਆ ਪੀਣ ਲਈ, ਉਹ ਤਾਂ ਵੀਰ ਪਾਲਿਆਂ 'ਚ ਤਾਂ ਹੋਟਲਾਂ 'ਚ ਬਹਿ ਕੇ ਸ਼ੁਗਲ ਕਰ ਲੈਂਦੇ ਆ। ਅਸੀਂ ਵੀਰ ਪਾਲਿਆਂ 'ਚ ਜਾਈਏ ਤਾਂ ਗੋਰਿਆਂ ਦੀ ਮੰਡੀਰ ਪੱਗਾਂ ਨੂੰ ਪੈਂਦੀ ਆ, ਘਰ ਬਹਿ ਕੇ ਪੀਏ ਤਾਂ ਨਿਆਣੇ ਕਹਿੰਦੇ ਆ ਤੁਸੀਂ ਰੌਲਾ ਬਹੁਤ ਪਾਉਂਦੇ ਆ, ਆਪ ਸਾਲੇ ਭਾਵੇਂ ਭਾਈ ਬੰਦਾਂ ਨਾਲ ਬੈਠ ਕੇ 2-2 ਵਜੇ ਤੱਕ ਰੱਜਦੇ ਰਹਿਣ। ਸੁੱਚਾ ਸਿਆਂ ਰੋਣਾ ਤਾਂ ਯਾਰ ਇਹੀ ਆ, ਉਹ ਸਾਲਾ ਜਿਵੇਂ ਕਹਿੰਦੇ ਹੁੰਦੇ ਆ ਬਈ ਡੁੱਬੀ ਤਾਂ ਉਦੋਂ ਜਦੋਂ ਸਾਹ ਨਾ ਆਇਆ, ਦੇਸ਼ ਹੁੰਦੇ ਸੀ ਆਪਣੇ ਘਰ ਰਾਜ ਕਰੀਦਾ ਸੀ, ਘਰ ਦੇ ਸਾਰੇ ਜੀ ਉਂਗਲੀਆਂ 'ਤੇ ਨੱਚਦੇ ਸੀ। ਧਰਮ ਨਾਲ ਤੂੰ ਕਹਿਣਾ ਨਾ ਗੱਪ ਮਾਰਦਾ, ਹਵੇਲੀ ਵਿੱਚ 10-10 ਮੰਜੇ ਡਿੱਠੇ ਰਹਿੰਦੇ ਸੀ, ਕੋਈ ਆਇਆ ਗਿਆ ਹੋਣਾ ਅਗਲੇ ਦੀ ਬਹਾ ਕੇ ਪੂਰੀ ਆਗ ਭਗਤ ਕਰਦੇ, ਕਿਉਂ ਬੰਦਿਆਂ 'ਚ ਇੱਤ ਵੀ ਸੀ ਮਾਣ ਵੀ ਸੀ। ਇੱਥੇ ਹੁਣ ਸਾਲਾ ਚੱਕਰ ਹੀ ਹੋ ਰਿਹਾ, 12 ਗੋਰਿਆਂ ਦੇ ਛੋਕਰੇ ਆ ਇਹ ਲਾਹਪਾ ਕਰਦੇ ਆ, ਘਰ ਹੋਰ ਹੀ ਭੰਗ ਪੁੱਜਦੀ ਆ। ਲੈ ਹੁਣ ਸੱਚੀ ਗੱਲ ਆ, ਤੁਸੀਂ ਮੇਰੇ ਭਾਈ ਬੰਦੇ ਆ, ਜੇ ਮੈਂ ਨਾ ਤੁਹਾਨੂੰ ਘਰ ਲੈ ਜਾਵਾਂ, ਨੂੰ ਮੇਰੀ ਨੇ ਤੁਹਾਡੇ ਸਾਹਮਣੇ ਲਾਹਪਾ ਕਰਨ ਲੱਗ ਪੈਣਾ, ਕੀ ਹੈ ਇਤਿਹਾਸ ਸਾਰੀ ਇਸ ਮੁਲਕ 'ਚ ਸਮਝ ਨਹੀਂ ਆਉਂਦੀ, ਬੰਦਾ ਕਰੇ ਦੱਸ ਕੀ ਕਰੇ ਯਾਰ। ਆਪਣਾ ਵੀ ਬਈ ਸੁਭਾਅ ਇੱਦਾਂ ਹੀ ਸੀ ਬਈ, ਪੀਣੀ ਥੋੜ੍ਹੀ ਅਤੇ ਇੰਜੋਏ ਕਰਨੀ ਜ਼ਿਆਦਾ, ਡਰਿੰਕ ਪਾ ਕੇ ਰੱਖ ਲੈਣਾ, ਗੱਪ ਸ਼ੱਪ ਮਾਰਨੀ ਅਤੇ ਕਿਤੇ ਕਿਤੇ ਘੁੱਟ ਭਰ ਲੈਣਾ। ਦੇਸ਼ ਵੀ ਇੱਦਾਂ ਹੀ ਕਰਦੇ ਰਹੇ ਹਾਂ ਅਤੇ ਪਹਿਲਾਂ ਇੱਥੇ ਆ ਕੇ ਵੀ ਇੱਦਾਂ ਹੀ ਚੱਲਦਾ ਰਿਹਾ। ਜਦੋਂ ਕੁ ਅਸੀਂ ਆਏ ਸੀ ਨਾ ਤਾਂ ਮੁੰਡੇ ਨੂੰ ਅਜੇ ਪੈਸੇ ਦਾ ਭੂਤ ਨਹੀਂ ਸੀ ਚੁੰਬੜਿਆ, ਰਹਿੰਦੇ ਤਾਂ ਅਸੀਂ ਕਿਸੇ ਦੀ ਬੇਸਮੈਂਟ 'ਚ ਹੀ ਸੀ, ਪਰ ਖਾਣਾ ਪੀਣਾ ਰੂਹ ਨਾਲ। ਅਸੀਂ ਪੇ ਪੁੱਤ ਨੇ ਡਰਿੰਕ ਪਾ ਕੇ ਨਾਲ TV ਦੇਖਣੀ ਅਤੇ ਨਾਲੇ ਨਿਆਣਿਆਂ ਨਾਲ ਹੱਸਦੇ ਖੇਡਦੇ ਰਹਿਣਾ। ਪਰ ਫਿਰ ਆ ਸਾ ਵੱਡੇ ਸਾਰੇ ਘਰ ਦਾ ਪੰਗਾ ਲੈ ਲਿਆ। ਪਹਿਲਾਂ ਤਾਂ ਮੁੰਡੇ ਦਾ ਮਿੱਲ 'ਚ ਕੰਮ ਲੱਗਿਆ ਸੀ ਚੰਗਾ, ਕਿਸ਼ਤ ਤੁਰੀ ਜਾਂਦੀ ਸੀ, ਕੁਛ ਨੂੰ ਕਲੀਨ ਅਪ ਦਾ ਕਰਕੇ ਥੋੜ੍ਹੇ ਬਹੁਤੇ ਲੈ ਆਉਂਦੀ ਸੀ। ਮੁੰਡੇ ਦੀ ਐਸੀ ਮਿੱਲ ਖੜੀ ਹੋਈ ਭਾਈ, ਸਾਡੇ ਲਈ ਤਾਂ ਹੇਠਲੀ ਉੱਤੇ ਹੋ ਗਈ। ਹੁਣ 3 ਆਦਮੀ ਦੋਵੇਂ 2-2 ਸ਼ਿਫਟਾਂ ਕਲੀਨ ਅਪ ਕਰਦੇ ਆ। ਮੇਰੀ ਸਿੰਘਣੀ ਨੂੰ ਵੀ ਗੇਂਦ ਲਵਾ ਕੇ ਦਿੱਤਾ ਆ। ਮੈਂ ਪਹਿਲਾਂ 4-5 ਮਹੀਨੇ ਫਾਰਮਾਂ 'ਚ ਸਟੈਂਪਾਂ ਲਵਾਉਣ ਲਈ ਮੁਸ਼ਕ ਮਾਰਦੀਆਂ ਕੈਬਨਾਂ 'ਚ ਮੱਛਰ ਲੜਾਇਆ, ਹੁਣ ਅਨਪਲਾਈ ਦੇ ਨਾਲ ਨਾਲ ਆ ਪੇਪਰ ਸੁੱਟ ਕੇ ਥੋੜ੍ਹੇ ਵਾਲੇ ਕੈਸ਼ ਲੈ ਆਈਦੇ ਆ। ਫਿਰ ਵੀ ਹੁਕਮ ਨਹੀਂ ਵੀ ਘਰ ਬੈਠ ਕੇ ਪੂਰਾ ਦਾਰੂ ਦਾ ਪੀ ਲਈਏ। ਮੁੰਡਾ ਆਪ ਹੁਣ ਘੂਟਮੀ ਜੇ ਪੱਗ ਬੰਨਣ ਲੱਗ ਪਿਆ ਅਤੇ ਹੁਕਮ ਚਾੜਤਾ ਵੀ ਘਰ 'ਚ ਸ਼ਰਾਬ ਨਹੀਂ ਵੜ ਸਕਦੀ, ਹੁਣ ਪੀਣੀ ਵੀ ਆ ਪਾਰਕਾਂ 'ਚ ਬਹਿ ਕੇ ਪੀਂਦੀ ਆ। ਇੱਥੇ ਪੁਲਸੀਆਂ ਤੋਂ ਧੱਕੇ, ਘਰ ਘਰਦਿਆਂ ਦੀਆਂ ਗਾਲਾਂ। ਮਨ ਸਾਲਾ ਇੰਨਾ ਦੁਖੀ ਰਹਿੰਦਾ ਵੀ ਕਈ ਵਾਰੀ ਤਾਂ ਦਿਲ ਕਰਦਾ ਬੰਦਾ ਜ਼ਹਿਰ ਹੀ ਖਾ ਲਵੇ। ਇਸੇ ਕਰਕੇ ਹੁਣ ਜਦੋਂ ਪੀਣ ਵੀ ਲੱਗੀਦਾ ਨਾ ਤਾਂ ਇੱਕ ਅੱਧੇ ਡਰਿੰਕ ਨਾਲ ਤਾਂ ਗੱਲ ਹੀ ਨਹੀਂ ਬਣਦੀ। ਓ ਛੱਡੋ ਯਾਰੋ, ਇਹ ਤਾਂ ਇੱਦਾਂ ਹੀ ਰਹਿਣੀ ਆ। ਆਲੋ ਪਾਓ ਘੁੱਟ ਘੁੱਟ ਹੋਰ ਫੜ ਫੜ ਬਦਲ ਲੈ ਬਈ। ਸੁੱਚਾ ਸਹਿਰੀਆਂ ਉਦਾਂ ਗੱਲਾਂ ਬਿਲਕੁਲ ਠੀਕ ਆ, ਲਾਦ ਨਹੀਂ ਸੋਰੀ ਇੱਥੇ ਕੰਮ ਦੀ ਰਹਿੰਦੀ ਇਸ ਮੁਲਕ 'ਚ। ਇਹ ਨਿਆਣੇ ਤਾਂ ਕਹਿੰਦੇ ਆ ਅਸੀਂ ਹੁਣ ਕੋਈ ਸ਼ੁਗਰ ਮੇਲਾ ਕਰੀਏ ਹੀ ਨਾ, ਬਸ ਪਾਠ ਹੀ ਕਰੀ ਜਾਈਏ। ਵੀ ਦੱਸੋ ਜੇ ਸਾਡੀ ਉਮਰ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ ਆ ਤਾਂ ਇਹਦਾ ਮਤਲਬ ਇਹ ਥੋੜ੍ਹਾ ਕਿ ਸਾਡੀ ਰੂਹ ਹੀ ਮਰ ਗਈ, ਸਾਡਾ ਵੀ ਖਾਣ ਪੀਣ ਨੂੰ ਦਿਲ ਕਰਦਾ। ਓਦਾਂ ਬਈ ਖਾਣ ਪੀਣ ਤੋਂ ਬਿਨਾਂ ਇਸ ਮੁਲਕ 'ਚ ਰੱਖਿਆ ਵੀ ਕੀ ਆ, ਨਾ ਬੰਦਿਆਂ 'ਚ ਕੋਈ ਮੋਹ, ਨਾ ਕੋਈ ਮੁਹੱਬਤ, ਨਾ ਕਿਸੇ ਕੋਲ ਕਿਸੇ ਨਾਲ ਗੱਲ ਕਰਨ ਦੀ ਵਿਹਲ ਆ। ਉਹ ਹਰ ਬੰਦਾ ਦੇਖੋ ਨਾ ਭੱਜਿਆ ਹੀ ਫਿਰਦਾ। ਬਸ ਤੁਸੀਂ ਨਾ ਇੱਥੇ ਕਿਸੇ ਵੀ ਸੜਕ 'ਤੇ 2 ਮਿੰਟ ਖੜ੍ਹੇ ਹੋ ਕੇ ਦੇਖ ਲਓ, ਬਸ ਕਾਰਾਂ ਹੀ ਕਾਰਾਂ, 24 ਘੰਟੇ ਲੋਕ ਦੌੜੇ ਹੀ ਫਿਰਦੇ ਆ। ਇੱਕ ਦੂਜੇ ਨਾਲ ਗੱਲ ਕਰਨ ਦੀ ਵਿਹਲ ਨਹੀਂ, ਉਹ ਨਾ ਮਾਪਿਆਂ ਕੋਲ ਨਿਆਣਿਆਂ ਲਈ ਟਾਈਮ ਆ, ਨਾ ਤੀਵੀਂ ਕੋਲ ਆਦਮੀ ਲਈ। ਬਸ ਚਲੋ ਚੱਲ, ਚਲੋ ਚੱਲ, ਬਈ ਪਤਾ ਨਹੀਂ ਇਸ ਮੁਲਕ 'ਚ ਹੈ ਕੀ, ਨਾ ਤੇ ਨਾ ਮੋਹ, ਨਾ ਰਿਸ਼ਤਾ, ਨਾ ਨਾਤਾ, ਬਸ ਪੈਸਾ ਹੀ ਪੈਸਾ ਸਭ ਕੁਝ ਆ। ਸਾਡੇ ਵਰਗੇ ਅਨਪੜ੍ਹਾਂ ਲਈ ਤਾਂ ਇਹ ਮੁਲਕ ਬਾਹਲਾ ਹੀ ਪੈੜਾ, ਬੰਦਾ ਨਾ ਕਿਸੇ ਨਾਲ ਗੱਲ ਕਰ ਸਕਦਾ, ਨਾ ਵਾਸਤਾ। ਸੜਕ 'ਤੇ ਤੁਰੇ ਜਾਂਦੇ ਨੂੰ ਨਿਆਣੇ ਦੰਦੀਆਂ ਝੁਕਾਉਂਦੇ ਆ, ਸਟੋਰਾਂ 'ਚ ਜਾਓ ਤਾਂ ਉਹ ਸਾਡੀ ਵਾਲਾ ਇੱਦਾਂ ਦੇਖਦੇ ਆ ਜਿੱਦਾਂ ਅਸੀਂ ਚੋਰ ਹੋਈਏ। ਘਰ ਬੈਠੋ ਤਾਂ ਨਿਆਣੇ TV ਨਹੀਂ ਬੰਦ ਕਰਦੇ ਅਤੇ ਉਹਦੇ 'ਚ ਸਾਰਾ ਸਾਡੇ ਕੁਛ ਪੱਲੇ ਨਹੀਂ ਪੈਂਦਾ। ਆ ਹੁਣ ਜਦੋਂ ਦੀ ਵੀਡੀਓ ਲਿਆਉਂਦੀ ਆ ਉਦੋਂ ਦੀ ਕਦੇ ਕਦੇ ਕੋਈ ਆਪਣੀ ਮੂਵੀ ਦੇਖ ਲਈਦੀ ਆ, ਉਹ ਵੀ ਜੇ ਮੁੰਡਾ ਲੈ ਆਵੇ। ਹੁਣ ਘਰ ਬੈਠੇ ਕਰੀਏ ਵੀ ਤਾਂ ਦੱਸ ਕੀ ਕਰੀਏ, ਦਿਲ 'ਚ ਇਹੀ ਰਹਿੰਦੀ ਆ ਕਿਸੇ ਜਾਣ ਪਛਾਣ ਵਾਲੇ ਬੰਦੇ ਨਾਲ ਗੱਪ ਸ਼ੱਪ ਮਾਰੀ ਜਾਏ। ਬਈ ਸੱਚੀ ਗੱਲ ਆ, ਮੈਂ ਦੱਸਦਾ ਵੀ ਆਪਾਂ ਦਾ ਨਾ ਜਿੰਨਾ ਚਿਰ ਹਫ਼ਤੇ 'ਚ 1-2 ਵਾਰੀ ਨਾ ਕਿਸੇ ਭਾਈ ਬੰਦ ਨਾਲ ਬਹਿ ਕੇ 2 ਹਾੜੇ ਨਾ ਲਾ ਲਈਏ, ਅੰਦਰ ਸੜਾ ਪਾੜਦਾ ਰਹਿੰਦਾ, 2 ਘੁੱਟ ਲਾ ਕੇ ਇੱਧਰ ਉੱਧਰ ਦੀਆਂ ਮਾਰ ਕੇ ਨਾ ਮਨ ਟਿਕਾਣੇ ਆ ਜਾਂਦਾ। ਹੁਣ ਪਰ ਲੋਕ ਕਿੱਥੇ ਕਿਸੇ ਦੀ ਖੁਸ਼ੀ ਜਰ ਸਕਦੇ ਆ, ਉਹਨਾਂ ਨੇ ਤਾਂ ਗੱਲਾਂ ਹੀ ਬਣਾਉਣੀਆਂ। ਉਹਨਾਂ ਨੂੰ ਕੀ ਪਤਾ ਵੀ ਬੰਦਾ ਪੀਂਦਾ ਕਾਹਨੂੰ ਆ, ਉੱਦਾਂ ਸ਼ਰਾਬ ਪੀਣ ਵਾਲੇ ਨੂੰ ਬੰਦਾ ਹੀ ਨਹੀਂ ਸਮਝਦੇ। ਬਈ ਇਹਦੇ 'ਚ ਇਕੱਲੇ ਗੱਲਾਂ ਕਰਨ ਵਾਲਿਆਂ ਦਾ ਹੀ ਕਸੂਰ ਨਹੀਂ, ਕੋਈ ਆਪਣੇ ਕਈ ਬੰਦੇ ਖਰਾਬੀ ਵੀ ਬਹੁਤ ਕਰਦੇ ਆ, ਜਦੋਂ ਪੀਣ ਲੱਗਦੇ ਆ ਨਾ ਫਿਰ ਅੱਗਾ ਪਿੱਛਾ ਨਹੀਂ ਦੇਖਦੇ, ਉਹ ਮੁੱਖ ਦੀ ਦੇਖ ਕੇ ਤਾਂ ਬਾਹਲਾ ਹੀ ਲਾਲਚ ਕਰਦੇ ਆ। ਕਈਆਂ ਨੂੰ ਤਾਂ ਪੂਰਾ ਸਮਝ ਨਹੀਂ ਵੀ ਸ਼ਰਾਬ ਕਿੱਦਾਂ ਪੀ ਗਈ ਆ, ਜੇ ਇਕੱਲੀ ਜ਼ਿਆਦਾ ਹੀ ਪੀਣ ਤਾਂ ਵੀ ਠੀਕ ਆ ਵੀ ਚਲੋ ਬੰਦਾ ਪੀ ਕੇ ਸੌਂ ਰਹੂ, ਕਈ ਤਾਂ ਫਿਰ ਫੈਮਲੀਆਂ 'ਚ ਟਰਬਲ ਕਰਦੇ ਆ ਇਹਨਾਂ ਗੱਲਾਂ ਕਰਕੇ, ਸ਼ਰਾਬ ਬਦਨਾਮ ਹੋਈ ਹੋਈ ਆ। ਉਹਨਾਂ ਦੇਖਿਆ ਜਾਵੇ ਤਾਂ ਇੱਦਾਂ ਦੀਆਂ ਗੱਲਾਂ ਹੈ ਵੀ ਮਾੜੀਆਂ, ਵੀ ਸ਼ੁਗਲੇ ਥੋੜ੍ਹੀ ਸਲੀਕੇ ਦੀ ਪੀਣ 'ਚ ਤਾਂ ਕੋਈ ਹਰਜ ਨਹੀਂ। ਜਿਹੜੇ ਕਈ ਚੌਧਰੀ ਐਵੇਂ ਸ਼ਰੇ ਐਵੇਂ ਸ਼ਰਾਬ ਨੂੰ ਨਿੰਦਦੇ ਰਹਿੰਦੇ ਆ ਅਤੇ ਨਾਲੇ ਆਪ ਫਿਰ ਪਾਰਟੀਆਂ ਪੂਰਟੀਆਂ 'ਤੇ ਰੱਜ ਲੈਂਦੇ ਆ, ਬਈ ਇਹੋ ਜਿਹਾ ਤਾਂ ਮੈਨੂੰ ਬਹੁਤ ਔਖਿਆ ਜਾਂਦੀ ਆ। ਹਾਂ ਬਈ ਸ਼ੁਗਲ ਤਾਂ ਜ਼ਰੂਰ ਕਰਨਾ ਚਾਹੀਦਾ, ਕਿਉਂ ਬੜੇ ਭਾਈ ਜਾਗਸੇ ਆ, ਬੜੇ ਭਾਈ ਆਹ ਲਾ ਇੱਕ ਦਰਾਮ ਲਾ ਅਤੇ ਫਿਰ ਸੁਣਾ ਕੋਈ ਰੱਬ ਦੇ ਘਰ ਦੀ। ਉਹ ਨਾ ਬਈ ਨਿਰੰਜਣ ਸਿਆ, ਹੁਣ ਯਾਰ ਮਨ ਜਿਹਾ ਨਹੀਂ ਮੰਨਦਾ, ਰਹਿਣ ਹੀ ਦੇ ਹੁਣ। ਮਨ ਨੂੰ ਕੀ ਆ ਬੜੇ ਭਾਈ, ਆਪੇ ਮੰਨ ਜਾਣਾ, ਆ ਲੈ 2 ਘੁੱਟਾਂ ਲਾ ਫਿਰ ਤੇਰਾ ਆਪੇ ਜੀ ਕਰਨਾ ਅਤੇ ਕੁਛ ਸੁਣਾਉਣ ਨੂੰ ਸੁਣਾ ਕੁਛ। Hello, Mr. Singh. How are you today? Good. Very good, sir. It is nice weather we having. Yes, very nice weather. Are you gentlemen enjoying yourself? ਕੀ ਕਹਿੰਦਾ ਭੈਣ ਦੇਣੀ ਦਾ ਸੁੱਚਾ ਸਿਆ? ਕੋਈ ਕੁਛ ਨਹੀਂ ਕਹਿੰਦਾ ਜਗ ਸਿਆ, ਤੂੰ ਚੁੱਪ ਕਰ, ਮੈਂ ਕਰਦਾ ਇਹਦੇ ਨਾਲ ਟਾਕ। You know, nice weather, a little drink, good. I'm sure, but you know, my friend Jat Singh, grandfather, his boy, baby son born, yeah, be happy, very happy. You know, little drink, you know, celebrate. Oh, I see. Congratulations, Mr. Singh. But gentlemen, ਇਹ ਮੈਨੂੰ ਕਾਹਦਾ ਕੰਗਰੂਜੁਲੇਸ਼ਨ ਦੇਈ ਜਾਂਦਾ ਹੋਏ, ਕੋਈ ਸਾਡੇ ਵੀ ਪੈਰ ਪੱਲੇ ਪਾ ਸੁੱਚਾ ਸਿਆ, ਕੀ ਕਹਿੰਦਾ ਸਾਹ ਚ ਲੈ ਦੂਜਿਆ? You little drink? Oh, no, thank you. Gentlemen, I must tell you, you should find some private place to drink. ਓ ਇਹਨੂੰ ਕਹਿ, ਅਸੀਂ ਤਾਂ ਪਹਿਲਾਂ ਹੀ ਚਲੇ ਸੀ। ਤੂੰ ਚੁੱਪ ਕਰ ਯਾਰ, ਸੁੱਚਾ ਹੋਣੇ ਆਪੇ ਗੱਲ ਕਰ ਲੈਣੀ ਆ ਸਾਰੀ ਬਾਤ। ਉਹ ਕਿਤੇ ਨਿਆਣਾ ਯਾਰ, ਲਾ ਯਾਰ ਇਹਨੂੰ ਮਗਰੋਂ, ਕੀ ਇਹ ਘੋੜੀਆਂ ਜਿਹੀਆਂ ਗਾਈ ਜਾਂਦਾ, ਸਾਲੇ ਨੇ ਪੀਤੀ ਵੀ ਲਾ ਤੀ ਆ। ਹੈਂ ਯਾ ਵੀ ਨੋ ਵੀ ਗੋ ਹੋਮ ਯਾ। ਯੈਸ, ਆਈ ਥਿੰਕ ਯੂ ਸ਼ੁਡ ਫਾਈਂਡ ਅਨਦਰ ਪਲੇਸ, ਕੁਡ ਯੂ ਮੂਵ ਔਨ ਰਾਈਟ ਨਾਓ? ਯੈਸ, ਓਕੇ, ਵੀ ਗੋ। ਚਲੋ ਯਾਰ ਉੱਠੋ, ਆਪਾਂ ਨੂੰ ਤਾਂ ਹੁਣ ਇੱਥੋਂ ਹਿੱਲਣਾ ਹੀ ਪੈਣਾ। ਗੁੱਡ ਨਾਈਟ ਜੈਂਟਲਮੈਨ। ਗੁੱਡ ਨਾਈਟ। ਸਾਲੇ ਨੇ ਸਾਰਾ ਫਨ ਹੀ ਯਾਰ ਖਰਾਬ ਕਰਤਾ। ਗੁੱਡ ਨਾਈਟ ਕਾਹਦੀ ਰਹਿ ਗਈ ਹੋਏ। ਉਹ ਚੱਲ ਕੋਈ ਨਹੀਂ ਜਾਗਸਿਆ, ਉਹ ਜੇ ਚਲੇ ਗਿਆ ਤਾਂ ਆਪਾਂ ਹੁਣ ਦੋ ਮਿੰਟਾਂ ਤੱਕ ਉੱਥੇ ਫਿਰ ਜਾ ਪਵਾਂਗੇ। ਨਹੀਂ ਜੀ, ਮੈਂ ਤਾਂ ਕਹਿੰਦਾ ਹੁਣ ਚੱਲਦੇ ਹਾਂ ਘਰਾਂ ਨੂੰ, ਲੇਟ ਵੀ ਕਾਫੀ ਹੋ ਗਏ ਆ। ਚਲੇ ਗਿਆ ਹੋਣਾ ਯਾਰ, ਹੁਣ ਤਾਂ ਉਹ ਐਵੇਂ ਕਿਉਂ ਡਰੀ ਜਾਂਦਾ। ਅੱਛਾ ਲੈ ਤੁਸੀਂ ਬੈਠੋ, ਮੈਂ ਦੇਖ ਕੇ ਆਇਆ ਹੁਣੇ ਯੋਗੀ ਆ ਕੇ। ਉਹ ਚਲੇ ਗਿਆ ਹੁਣ, ਲੈ ਉਹਦੀ ਤਾਂ ਕਿਤੇ ਕਾਰਨ ਨਹੀਂ ਦੱਸਦੀ ਉੱਥੇ ਯਾਰ। ਵੀ ਇੱਕ ਗੱਲ ਆ, ਇਹ ਤੁਸੀਂ ਦੋਸਤ ਵੀ ਇੱਦਾਂ ਹੈ ਬੜੀ ਵਧੀਆ, ਘੱਟੋ ਘੱਟ ਬੰਦੇ ਵੀ ਇੱਦਾਂ ਤਾਂ ਕਰਦੇ ਆ। ਉਹ ਦੇਖ ਤਾਂ ਪੁੱਛੀਏ ਮਾੜੀ ਮਾੜੀ ਗੱਲ 'ਤੇ ਤਾੜੀ ਨੂੰ ਪੈਂਦੇ ਆ। ਹੈ ਤਾਂ ਗੱਲ ਤਾਂ ਜੀ ਠੀਕ, ਭਾਵੇਂ ਬੈਠਿਆਂ ਨੂੰ ਥਾਲ ਗਿਆ ਪਰ ਕਹਿੰਦਾ ਤਾਂ ਗੁੱਡ ਨਾਈਟ ਸੀ ਨਾ। ਆਪਣੇ ਚਪਾਹੀ ਤਾਂ ਗਾਲ ਬਿਨਾਂ ਆਪਣੇ ਪਿਓ ਨਾਲ ਨਹੀਂ ਗੱਲ ਕਰਦੇ। ਅਤੇ ਆਪਣੇ ਤਾਂ ਘਰ ਵਾਲੀ ਬੰਦੇ ਨੂੰ ਗੁੱਡ ਨਾਈਟ ਨਹੀਂ ਕਹਿੰਦੀ ਆ। ਉਹ ਇਹਨਾਂ ਦੀ ਜ਼ਬਾਨ ਪਿੱਛੇ ਨਾ ਜਾਓ, ਇਹ ਵੀ ਸਾਲੇ ਉੱਦਾਂ ਦੇ ਆ। ਥੋੜ੍ਹਾ ਹੀ ਫਰਕ ਹੈ ਉਹਨਾਂ ਜੀ, ਇਹ ਥੋੜ੍ਹਾ ਜਿਹਾ ਢੰਗ ਨਾਲ ਬੋਲ ਲੈਂਦੇ ਆ, ਉਹ ਦੇਸ਼ ਵਾਲਿਆਂ ਨੂੰ ਤਾਂ ਫਲੋਰ 'ਚ ਖੰਭੇ ਗਾਲਾਂ ਕੱਢਣੀਆਂ। ਸੋਚਾ ਅੱਛਾ ਕਹਿੰਦਾ ਕੀ ਸੀ ਉੱਦਾਂ, ਤੂੰ ਉਹਦੇ ਨਾਲ ਕਈ ਚਿਰ ਗਿੱਟ ਲੱਗੀ ਕਰਦਾ ਰਿਹਾ। ਉਹ ਕਹਿਣਾ ਕੀ ਆ, ਕਹਿੰਦਾ ਸੀ ਕਿਸੇ ਪ੍ਰਾਈਵੇਟ ਥਾਂ 'ਤੇ ਜਾ ਕੇ ਪੀਓ। ਤੂੰ ਦੱਸ, ਤੂੰ ਸਭ ਤੋਂ ਬਾਹਲਾ ਸਿਆਣਾ, ਜੇ ਸਾਡੇ ਕੋਲ ਕੋਈ ਪ੍ਰਾਈਵੇਟ ਥਾਂ ਹੋਵੇ ਤਾਂ ਇੱਥੇ ਕਾਹਨੂੰ ਧੱਕੇ ਖਾਈਏ। ਇਹ ਹਫ਼ਤੇ 'ਚ ਇੱਕ ਅੱਧੀ ਵਾਰੀ ਸ਼ੁਗਰ ਕਰਨਾ ਹੁੰਦਾ, ਉਹ ਵੀ ਹਰ ਚੈਨ ਨਾਲ ਵੀ ਬਚ ਸਕਦੇ ਕਿਤੇ। ਉੱਦਾਂ ਜੀ ਉਹਦਾ ਵਿਚਾਰੇ ਦਾ ਵੀ ਕੀ ਕਸੂਰ ਆ, ਉਹ ਤਾਂ ਆਪਣੀ ਡਿਊਟੀ ਪੂਰੀ ਕਰਦਾ, ਹਫ਼ਤਾ ਨੂੰ ਹੁਣ ਚੱਲਣਾ ਚਾਹੀਦਾ। ਚਲੇ ਜਾਂਦੇ ਯਾਰ, ਇੰਨੀ ਕੀ ਬਸ ਤੈਨੂੰ ਕਾਹਲੀ ਪਈ ਆ। ਜੇ ਨਾ ਇਹਨਾਂ ਛਪਾਟਿਆਂ ਦੇ ਡਰ ਕਰਕੇ ਨਾ ਇੱਦਾਂ ਲਾਪੇ ਘਰਾਂ ਨੂੰ ਜਾਣ, ਫਿਰ ਨਾ ਇਹਨਾਂ ਨੇ ਆਪਾਂ ਨੂੰ ਇੱਥੇ ਪਾਰਕਾਂ 'ਚ ਆਉਣ ਦਿੱਤਾ। ਹਾਂ ਬੜੇ ਤਾਂ ਡਰਨ ਦੀ ਇਹ 'ਚ ਕਿਹੜੀ ਗੱਲ ਆ, ਗੱਲ ਤਾਂ ਕਾਨੂੰਨ ਦੀ ਆ। ਕਾਨੂੰਨ ਦੇ ਹਿਸਾਬ ਨਾਲ ਆਪਾਂ ਇੱਦਾਂ ਬਾਹਰ ਬਰਾਮ ਨਹੀਂ ਪੀ ਸਕਦੇ। ਆ ਜੀ ਹੁਣੇ ਉਹ ਆਪਾਂ ਨੂੰ ਦੱਸ ਕੇ ਗਿਆ। ਕਾਨੂੰਨ ਕਿਹੜਾ ਯਾਰ, ਭੈਣ ਦੇਣ ਦਾ ਰੱਬ ਆ, ਨਾਲੇ ਕਿਹੜਾ ਪੁੱਛਿਆ ਇੱਥੇ ਕਿਹੜੇ ਕਾਨੂੰਨਾਂ ਨੂੰ। ਆ ਤੇਰੇ ਸਾਹਮਣੇ ਉਹ ਗੁਰਿਆਂ ਦਾ ਸਾਰਾ ਛੋਕਰਾ ਜਿਹਾ ਹੱਥ ਵੀਰ ਖੜੀ ਫਿਰਦਾ ਸੀ, ਉਹਨੂੰ ਮੈਂ ਯਾਰ ਕਿਸੇ ਕਾਨੂੰਨ ਨੇ ਰੋਕਿਆ। ਤੂੰ ਆਇਆ ਬਹਿ ਜਾ, ਐਵੇਂ ਨਾ ਮੋਕ ਮਾਰਨ ਲੱਗ ਗਿਆ ਕਰ ਰੜੇ। ਬਈ ਥਰਮੇ ਨਾਲ ਜਾ ਸਾ, ਥਰਮੇ ਨਾਲ, ਕੋਈ ਨੀ ਕੋਈ ਨੀ, ਕਿਤੇ ਚੱਲਿਆ ਬਸ ਸਾਰੇ ਇੱਥੇ ਆ। ਨਰਿੰਜਨ ਥਾਂ ਯਾਰਾਂ ਦਾ ਯਾਰ ਆ, ਇਹ ਨੀ ਜਾਂਦਾ ਛੱਡ ਗਿਆ ਆਪਾਂ ਨੂੰ ਕਿਤੇ। ਤੂੰ ਪਾ ਘੁੱਟ ਸ਼ੁਗਲ ਕਰਦੇ ਆ ਘਰੀ, ਦੂਜੀ ਵਾਰ ਨੂੰ ਕਰਨ ਵੀ ਹੈ ਕੁਛ ਨੀ। ਮੇਰਾ ਖਿਆਲ ਆ ਉਹ ਪਹਿਲਾਂ ਵਾਲਾ ਹੈਂਡਾ ਕੇ ਤਾਂ ਮੰਗਿਆ ਹੋਣਾ ਆ। ਆ ਫੜ ਪੰਜਾ ਦਾ ਨੋਟ, ਤੇ ਜਾ ਕੇ ਮਕਡਾਉਣ ਵਾਲਿਆਂ ਦੇ ਕੋਲ ਹੈਂਬਰ ਦਾ ਪਾ ਲਿਆ। ਤੂੰ ਨੋਟ ਰਹਿਣ ਦੇ, ਮੈਂ ਲੈ ਆਉਣਾ। ਮੈਂ ਤਾਂ ਇੰਜਰ ਤੋਂ ਥੋੜ੍ਹਾ ਜਿਹਾ ਕਰੂੰ, ਪਰ ਫਿਰ ਵੀ ਬੰਦਾ ਇੰਨਾ ਮਾੜਾ ਨਹੀਂ। ਤੂੰ ਇੰਨਾ ਨਾ ਪਿਆ ਕਰਨ। ਮੈਂ ਕੀ ਯਾਰ, ਉਹਨੇ ਥੋੜ੍ਹਾ ਮਾਰਤਾ ਵਾ ਬੰਦਾ, ਥੋੜ੍ਹਾ ਜਿਹਾ ਦਿਲ ਤਾਂ ਕਾਇਮ ਰੱਖੀ। ਇਹਨਾਂ ਦਾ ਬਸ ਸਰਿਆ ਪਿਆ। ਉਹ ਕਿਹੜਾ ਤਾਰੀ ਜਾਂਦੇ ਆ ਬੇ ਜਵਾਨੋ, ਸਰਨਾ ਕਿਹਾ ਯਾਰ ਜੀ, ਬਸ ਐਵੇਂ ਕੋਈ ਖਾਸ ਗੱਲ ਨਹੀਂ। ਤੁਸੀਂ ਸੁਣਾਓ ਕੀ ਹਾਲ ਚਾਲ ਆ, ਕਿੱਧਰੋਂ ਆਏ ਹੋ? ਨਹੀਂ ਗੱਲ ਤਾਂ ਕੋਈ ਜ਼ਰੂਰ ਹੈ ਕੋਈ ਨਾ ਕੋਈ, ਆ ਜੈਕਸਨ ਦਾ ਬੜਾ ਗੁੱਸੇ 'ਚ ਲੱਗਦਾ। ਗੱਲ ਕੀ ਹੋਣੀ ਆ, ਪੇਪਰ ਸੈੱਟ ਕੇ ਆਓ ਸੀ, ਸੋਚਿਆ ਕਦੀ ਇੱਥੇ ਬਹਿ ਕੇ ਗੱਪ ਸ਼ੱਪ ਮਾਰਦੇ ਹਾਂ, ਨਾਲੇ ਜਿਹੜਾ ਹੱਥ ਪੱਤੇ ਕਰ ਲੈਂਦੇ ਹਾਂ। ਸਾਰੀ ਦਿਹਾੜੀ ਘਰਾਂ ਦੀਆਂ ਪੌੜੀਆਂ ਉਤਰਦਿਆਂ ਚੜ੍ਹਦਿਆਂ ਬੁਰਾ ਹਾਲ ਹੋ ਜਾਂਦਾ, ਨਾਲੇ ਹੁਣ ਸਾਡੇ ਜੇ ਕਿਹੜੀ ਜਵਾਨੀ ਆ। ਉਹ ਅਸੀਂ ਹਾੜਾ ਹਾੜਾ ਲਾ ਕੇ ਬੈਠੇ ਦੁੱਖ ਸੁੱਖ ਦੀਆਂ ਕਰਦੇ ਸੀ। ਪਹਿਲਾਂ ਇੱਕ ਗੋਰਿਆਂ ਦਾ ਪੰਕੀ ਜਿਹਾ ਆ ਕੇ ਹਾਥ ਜੀਏ ਕਰਨ ਲੱਗ ਪਿਆ, ਅਖੇ ਹਿੰਦੂ ਗੋ ਹੋ, ਮਨ ਬੜਾ ਖਰਾਬ ਹੋਇਆ। ਉਹਨੂੰ ਹਾਲੇ ਮਸਾਂ ਗੱਲਾਂ 'ਚ ਪੁੱਜੇ ਹੀ ਸੀ ਤਾਂ ਇੱਕ ਪੌਂਚੀ ਆ ਗਿਆ, ਕਹਿੰਦਾ ਕਿਸੇ ਪ੍ਰਾਈਵੇਟ ਥਾਂ 'ਤੇ ਜਾ ਕੇ ਪੀਓ। ਬਸ ਇਹਨਾਂ ਗੱਲਾਂ ਨਾਲ ਹੀ ਮਨ ਚਾਟ ਜਿਹਾ ਹੋ ਗਿਆ, ਬੜਾ ਗੁੱਸਾ ਆਇਆ ਆਪਣੇ ਆਪ 'ਤੇ ਅਤੇ ਨਾਲੇ ਇਸ ਮੁਲਕ 'ਤੇ। ਬੜਾ ਭਾਈ ਗੱਲ ਸੋ, ਬਸ ਇਸੇ ਕਰਕੇ ਥੋੜ੍ਹਾ ਜਿਹਾ ਅਪਸੈਟ ਹੋ ਗਿਆ। ਉਹ ਕੁਛ ਨਹੀਂ ਹੋਇਆ ਮੈਨੂੰ, ਮੈਂ ਔਰ ਤੁਸੀਂ ਸੁਣਾਓ ਸੂਬੇਦਾਰ ਜੀ, ਕੋਈ ਨਵੀਂ ਭਾਜੀ? ਇੱਦਾਂ ਦੀਆਂ ਗੱਲਾਂ ਨਾਲ ਮਨ ਖਰਾਬ ਹੋਏ ਜਾਂਦਾ ਜੈਕਸਿਆ। ਇੱਥੇ ਵੀ ਮਡੀਰ ਦੇ ਮਨਾਂ 'ਚ ਕੋਈ ਡਰ ਪਾਓ ਹੈ ਨਹੀਂ, ਨਾ ਤਾਂ ਇਹਨਾਂ ਨੂੰ ਆਪਣੇ ਮਾਂ ਪਿਓ ਦੀ ਪਰਵਾਹ ਆ, ਨਾ ਇਹ ਕਿਸੇ ਕਹਿਦੇ ਕਾਨੂੰਨ ਦੀ। ਇੱਥੇ ਯੰਗ ਤਬਕੇ ਵਿੱਚ ਕੋਈ ਡਿਸਿਪਲਿਨ ਨਹੀਂ, ਇਹਨਾਂ ਨੂੰ ਤਾਂ ਬੰਦਾ ਮੂੰਹ ਨਾ ਲਾਵੇ। ਜੇ ਕੁਛ ਕਹਿੰਦੇ ਵੀ ਆ ਨਾ ਤਾਂ ਸੁਣੀ ਅਣਸੁਣੀ ਕਰ ਚੱਲੇ, ਆਪੇ ਭਾਕ ਭਾਕ ਕੇ ਹਟ ਜਾਂਦੇ ਆ। ਜੇ ਕਬੂਤਰ ਦੇ ਅੱਖਾਂ ਮੀਠਣ ਨਾਲ ਬਿੱਲੀ ਚਲੇ ਜਾਂਦੀ ਫਿਰ ਕਾਹਦਾ ਘਾਟਾ ਸੀ ਸੰਜੋਵਾਲ ਜੀ? ਇਹ ਤਾਂ ਸਾਰੇ ਜੁੱਤੀ ਨਾਲ ਸੂਟ ਆਉਂਦੇ ਆ, ਇਹਨਾਂ ਨਾਲ ਵਰਤਾਓ ਕਰਨ ਦਾ ਹੋਰ ਕੋਈ ਢੰਗ ਨਹੀਂ ਬਣਦਾ। ਨਹੀਂ ਜਗ ਸਿੰਘ ਜੀ, ਜੁੱਤੀ ਨਾਲ ਸਾਰੇ ਮਸਲੇ ਕਾਹਨੋਂ ਹੱਲ ਹੁੰਦੇ ਆ? ਇਹ ਤਾਂ ਗੱਲ ਮਾਰਦੀ ਆਪਾਂ ਨੂੰ, ਆਪਾਂ ਉਹ ਪਿੰਡਾਂ ਦੀਆਂ ਆਦਤਾਂ ਛੱਡਦੇ ਨੇ, ਇੱਥੇ ਆ ਕੇ ਗੋਰਿਆਂ ਤੋਂ ਵੀ ਨਹੀਂ ਕੁਛ ਸਿੱਖਦੇ। ਉਹ ਲੋਕ ਹਰ ਗੱਲ ਰਮਾਨ ਨਾਲ ਬਹਿ ਕੇ ਗੱਲਬਾਤ ਰਾਹੀਂ ਹੱਲ ਕਰਦੇ ਆ, ਪਰ ਆਪਾਂ ਕਿਸੇ ਨੇ ਆਪਣੀਆਂ ਗਹਿਰੀ ਅੱਖ ਕਰਕੇ ਦੇਖਿਆ ਨਹੀਂ ਤਾਂ ਅਗਲੇ ਵੀ ਅੱਖ ਕੰਨੀ ਪਏ ਨੇ। ਨਾਲੇ ਕਈ ਆਪਾਂ ਨੂੰ ਬਾਹਰ ਫਿਰਨ ਤੋਂ ਲੱਗਿਆਂ ਨੂੰ ਥੋੜ੍ਹਾ ਖਿਆਲ ਰੱਖਣਾ ਚਾਹੀਦਾ। ਜਿੱਦਾਂ ਹੁਣ ਜੇ ਤੁਸੀਂ ਇੱਥੇ ਬੈਠੇ ਬਰਾਮ ਨਾ ਪੀਂਦੇ ਹੁੰਦੇ ਤਾਂ ਕੱਲ੍ਹ ਤੁਹਾਨੂੰ ਕਿਸੇ ਨੇ ਬਾਦਰ ਕਰਨਾ ਸੀ। ਨਹੀਂ ਸੂਬੇਦਾਰ ਜੀ, ਬਰਾਮ ਕਿਹੜਾ ਹਰ ਲਈ ਪੀਂਦੇ ਰਹੀਦਾ, ਕਿਤੇ ਨੀਕ ਚੱਕਰ ਦੀ ਵਾਰੀ ਅਸੀਂ ਮਤੀ ਇਕੱਠੇ ਬੈਠੀ ਆ ਨਾ, ਬਰਾਮ ਪੀ ਕੇ ਯਾਰਾਂ ਸੀ ਕਿਹੜਾ ਵੱਖਰੇ ਬੁਲਾਉਂਦੇ ਸੀ, ਬਈ ਉਹਨਾਂ ਦੇ ਕਾਲ ਵਿਹਲੇ ਹੁੰਦੇ ਸੀ। ਪਰ ਬਈ ਕਾਨੂੰਨ ਦੇ ਤਾਂ ਉਲਟ ਹੈ ਨਾ ਜਗ ਸਿੰਘ ਜੀ, ਇੱਥੋਂ ਦਾ ਕਾਨੂੰਨ ਕਹਿੰਦਾ ਵੀ ਕੋਈ ਬੰਦਾ ਪਬਲਿਕ ਥਾਂ ਤੇ ਬੈਠ ਕੇ ਸ਼ਰਾਬ ਨਹੀਂ ਪੀ ਸਕਦਾ, ਭਾਵੇਂ ਉਹ ਪੀ ਕੇ ਚੁੱਪ ਬੈਠਾ ਜਾਂ ਰੌਲ ਪਾਉਂਦਾ। ਹੁਣ ਤੁਸੀਂ ਆ ਇੰਨੀ ਗੱਲ ਕਹਿਣ ਕਰਕੇ ਪੁਲਿਸਮੈਨ ਨੂੰ ਵੀ ਗਾਲਾਂ ਕੱਢੀ ਜਾਂਦੇ, ਆਪਣਾ ਕਸੂਰ ਨਹੀਂ ਦੇਖਦੇ? ਅਖੇ ਉਲਟਾ ਚੋਰ ਕੋਤਵਾਲ ਕੋ ਡਰਦੇ ਵੀ ਜੇ ਉਹ ਪੁਲਿਸਮੈਨ ਹੁਣ ਇਸ ਬਾਰੇ ਹੋਰ ਗੋਰਿਆਂ ਨਾਲ ਗੱਲ ਕਰੂ ਤਾਂ ਪਤਾ ਕਿੰਨੀ ਬੇਇੱਜ਼ਤੀ ਹੋਊ ਆਪਣੀ ਕਮਿਊਨਿਟੀ ਦੀ। ਸੂਬੇਦਾਰ ਜੀ, ਤੁਹਾਡੀ ਗੱਲ ਤਾਂ ਠੀਕ ਆ, ਪਰ ਅਸੀਂ ਕਿਹੜੀ ਇਹ ਗੱਲ ਕਾਨੂੰਨ ਤੋੜ ਲਈ ਕਰਦੇ ਹਾਂ? ਸਾਨੂੰ ਤਾਂ ਹੋਰ ਕੋਈ ਥਾਂ ਨਹੀਂ ਲੱਭਦਾ, ਤਾਂ ਇੱਥੇ ਪਾਰਕ ਚਾਹ ਬੈਠੀ ਰਿਹਾ ਤੇ ਕਦੇ ਕਦੇ ਸ਼ੁਗਰ ਵਿੱਚ ਪੂਰਾ ਦਾਰੂ ਵੀ ਪੀਣ ਨੂੰ ਦਰ ਕਰ ਆਉਂਦਾ। ਉਹ ਬਈ ਸੁੱਚਾ ਸਿੰਘ ਜੀ, ਪਾਰਕ ਬੈਠਣ ਦਾ ਤੁਹਾਨੂੰ ਕੋਈ ਨਹੀਂ ਰੋਕਦਾ, ਪਰ ਬਰਾਮ ਪੀਂਦੇ ਨਹੀਂ ਤੁਸੀਂ ਚੰਗੇ ਲੱਗਦੇ, ਇੱਦਾਂ ਨਹੀਂ ਤੁਹਾਨੂੰ ਕਰਨਾ ਚਾਹੀਦਾ। ਨਾ ਤੁਸੀਂ ਹੋਰ ਲੋਕਾਂ ਵਾਂਗੂ ਆਪਣੇ ਘਰੀ ਬੈਠ ਕੇ ਕਿਉਂ ਨਹੀਂ ਕੰਮ ਕਰਦੇ? ਸੂਬੇਦਾਰ ਸਾਹਿਬ, ਘਰਾਂ ਦੇ ਮਾਮਲਿਆਂ ਦਾ ਤੁਹਾਨੂੰ ਵੀ ਪਤਾ ਹੀ ਆ, ਆ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਇਹੋ ਰੰਡੀ ਰੋਣੇ ਰੋਂਦੇ ਹੈਗੇ ਜੀ, ਅਸੀਂ ਨਾਨਕ ਦੁਖੀਆ ਸਭ ਸੰਸਾਰ, ਇੱਥੇ ਹਰ ਘਰ ਦੀਆਂ ਆਪੋ ਆਪਣੀਆਂ ਪ੍ਰੋਬਲਮਾਂ ਆ, ਇੱਦਾਂ ਦੇ ਸ਼ੁਗਲ ਮੇਲੇ ਦੀਆਂ ਗੱਲਾਂ ਕਾਹਨੂੰ ਘਰਾਂ 'ਚ ਬੈਠ ਕੇ ਕਰ ਦਿੰਦਾ, ਖਾਸ ਕਰ ਆਪਣੇ ਅਰਬੀ ਸਿਆਹੀ ਨੂੰ ਦੇ ਬੰਦਿਆਂ ਨੂੰ, ਆਪਾਂ ਤੋਂ ਤਾਂ ਮੁਸ਼ਕ ਹੋਣਾ ਮੁੰਡਿਆਂ ਕੁੜੀਆਂ ਨੂੰ। ਉਹ ਨਾਲੇ ਬਰਾਮ ਨੂੰ ਕਿਹੜੀ ਅਸੀਂ ਸ਼ਬੀਰ ਲਾਈ ਆ, ਕਿਤੇ ਹਾਸੇ ਜਾ ਕੱਢੀ ਮੈਨੂੰ ਤਾਂ ਪੀ ਲਈਦਾ, ਉਹ ਵੀ ਜਦੋਂ ਥੱਕੇ ਹਾਰੇ ਹੋਈਏ ਜਾਂ ਮਨ ਕਿਤੇ ਬਾਹਲਾ ਅਰਦਾਸ ਹੋਵੇ। ਅਰੇ ਬਰਾਮ ਇੱਥੇ ਸਾਰੇ ਪੀਂਦੇ ਆ, ਹਾਂ ਦੇਖੋ ਨਾ ਹੁਣ ਗੋਰਿਆਂ ਦੀਆਂ ਇੱਥੇ ਕਿੰਨੀਆਂ ਕਲੱਬਾਂ ਤੇ ਵੀਹ ਵਾਲੇ ਆ, ਸਾਰੀਆਂ ਭਰੀਆਂ ਰਹੀਆਂ ਹਰ ਵੇਲੇ। ਉਹ ਗੋਰਿਆਂ ਦੀ ਗੱਲ ਹੋ ਰਿਹਾ ਜਗ ਸਿੰਘ ਜੀ, ਉਹਨਾਂ ਨੂੰ ਸਲੀਕੇ ਨਾਲ ਖਾਣ ਪੀਣ ਦਾ ਪਤਾ, ਉਹ ਅੰਦਰ ਬਹਿ ਕੇ ਪੀਣਗੇ, ਥੋੜ੍ਹੀ ਪੀਣਗੇ, ਸ਼ੁਗਰ ਵਿੱਚ ਕੁਛ ਸਿਆਣੀ ਗੱਲ ਕਰਨਗੇ, ਜਿਵੇਂ ਸਾਡੇ ਸਾਹਿਬ ਹੁੰਦੇ ਸੀ ਫੌਜ ਵਿੱਚ। ਆਹਾ ਹਾ ਹਾ, ਕਿਆ ਬਾਤ ਹੈ, ਸਾਹਿਬ ਨੇ ਤਾਂ ਮੇਨ ਸਾਹਿਬ ਨੇ, ਇਕੱਠਿਆਂ ਨੇ ਕਲੱਬ ਨੂੰ ਜਾਣਾ, ਇੱਕ ਅੱਧਾ ਦਰਾਮ ਲਾਉਣਾ, ਤਾਸ਼ ਤੂਸ਼ ਖੇਡਣੀ, ਗੱਪਾਂ ਛੱਪਾਂ ਮਾਰਨੀਆਂ, ਫਿਰ ਡਾਂਸ ਵਗੈਰਾ ਕਰਨਾ, ਤਾਂ ਜੀ ਰਾਤ ਪਈ ਤੇ ਬਾਂਹ 'ਚ ਬਾਂਹ ਪਾ ਕੇ ਬੰਗਲੇ ਨੂੰ ਮੁੜ ਜਾਣਾ। ਇੱਦਾਂ ਦੇ ਪੀਣ 'ਚ ਕੋਈ ਹੱਥ ਨਹੀਂ, ਪਰ ਆਪਣੇ ਲੋਕਾਂ ਨੂੰ ਕਿੱਥੋਂ ਆਉਣੀਆਂ ਇਹ ਗੱਲਾਂ? ਸੂਬੇਦਾਰ ਜੀ, ਤੁਸੀਂ ਦੱਸੋ ਸਾਡਾ ਕਿਤੇ ਦਿਲ ਨਹੀਂ ਕਰਦਾ ਇਹੋ ਜਿਹੀ ਅੰਦਰੀ ਬੈਠ ਕੇ ਪੀਣ ਤਾਂ ਤਾਸ਼ ਖੇਡਣੀ, ਉੱਪਰ ਅਸੀਂ ਜਾਈਏ ਕਿੱਥੇ? ਨਾਲੇ ਗੱਲ ਗ੍ਰਾਮ ਦੀ ਤਾਂ ਹੈ ਹੀ ਨਹੀਂ, ਅਸਲ ਗੱਲ ਤਾਂ ਬੈਠਣ ਦੇ ਥਾਂ ਦੀ ਆ। ਅਲਾ ਹੁਣ ਇਹੋ ਕੰਮ ਜੇ ਅਸੀਂ ਅੰਦਰ ਬਹਿ ਕੇ ਕਰੀਏ ਤਾਂ ਤੁਹਾਨੂੰ ਵੀ ਮਾੜਾ ਨਾ ਲੱਗੇ, ਪਰ ਜਦ ਕੋਈ ਆਪਣੇ ਲੋਕਾਂ ਕੋਲ ਇਹੋ ਜਿਹਾ ਸਾਂਝਾ ਥਾਂ ਹੈ ਹੀ ਨਹੀਂ ਤਾਂ ਦੱਸੋ ਫਿਰ ਕੀ ਕਰੀਏ? ਸੁੱਚਾ ਸਿੰਘ ਜੀ, ਗੱਲ ਤਾਂ ਤੁਹਾਡੀ ਵੀ ਠੀਕ ਹੈ, ਪਰ ਫਿਰ ਵੀ ਤੁਸੀਂ ਸਿਆਣੇ ਆ, ਤੁਹਾਨੂੰ ਇਸ ਤਰ੍ਹਾਂ ਕਮਿਊਨਿਟੀ ਦੀ ਇੱਜ਼ਤ ਨਹੀਂ ਘਟਾਉਣੀ ਚਾਹੀਦੀ। ਸੂਬੇਦਾਰਾ ਯਾਰ, ਤੂੰ ਅੱਗੇ ਵੀ ਜਦੋਂ ਗੱਲ ਕਰਦਾ ਨਾ ਕਮਿਊਨਿਟੀ ਦੀ ਇੱਜ਼ਤ ਬਾਰੇ ਜ਼ਰੂਰ ਤੂੰ ਗੱਲ ਕਰਨਾ, ਉਹ ਤੈਨੂੰ ਬੜਾ ਫਿਕਰ ਰਹਿੰਦਾ। ਮੈਨੂੰ ਇੱਕ ਗੱਲ ਦੱਸ ਵੀ ਇਹ ਜਿਹੜੀ ਕਮਿਊਨਿਟੀ ਦੀ ਇੱਜ਼ਤ ਆ ਤੈਨੂੰ ਇੰਨਾ ਡਰਦ ਆ, ਉਹ ਇਹ ਹੈ ਕੀ, ਇਹ ਕਿੱਥੇ ਆ? ਤੂੰ ਤੇ ਆ ਜਿਹੜੀ ਤੇਰੀ ਵੱਡੀ ਕਮੇਟੀ ਆ, ਤੁਸੀਂ ਇਹਦੇ ਲਈ ਕਰਦੇ ਕੀ ਨਾ? ਨਾ ਸਾਡੇ ਇੱਥੇ ਬੈਠੇ ਨਾ ਇੰਨਾ ਫਰਕ ਪੈਂਦਾ, ਉਹ ਜਦੋਂ ਸਾਡੇ ਵਰਗੇ ਦਰਜਣਾ ਬੁੜੇ ਉਹ ਸੜਕਾਂ ਦੇ ਪੇਪਰਾਂ ਦੇ ਭਾਰ ਥੱਲੇ ਦੱਬੇ ਲੱਤਾਂ ਘੜੀ ਸੇ ਫਿਰਦੇ ਆ, ਉਹ ਟੁੱਟੀਆਂ ਟੁੱਟੀਆਂ ਗੋਲੀਆਂ ਨੂੰ ਗਾਲਾਂ ਖਾਂਦੇ ਆ, ਥਾਂ ਥਾਂ ਉਹਨਾਂ ਮਗਰ ਕੁੱਤੇ ਪੈਂਦੇ ਆ, ਉਦੋਂ ਨੀ ਕਮਿਊਨਿਟੀ ਦੀ ਇੱਜ਼ਤ ਘੱਟਦੀ? ਉਹ ਆ ਜਦੋਂ 70-80 ਨੂੰ ਪਹੁੰਚੇ ਬੁੜੇ ਬੁੜੀਆਂ ਫਾਰਮਾਂ 'ਚ ਗੋਡੇ ਰਗੜਾਉਂਦੇ ਆ, ਉੱਤੋਂ ਆ ਠੇਕਾਦਾਰਾਂ ਦੇ ਆ ਛਲਾਰੂ ਜਾਂ ਸਾਰੇ ਦਬਕੇ ਮਾਰਦੇ ਆ ਉਹਨਾਂ ਨੂੰ, ਉਹ ਤੇਰੇ ਵਰਗੇ ਬੰਦਿਆਂ ਨੂੰ ਉਦੋਂ ਕੋਈ ਫਰਕ ਨਹੀਂ ਪੈਂਦਾ ਜਦੋਂ ਬੁੜਿਆਂ ਨੂੰ ਨਾ ਉਹਨਾਂ ਦੇ ਨਿਆਣੇ ਘਰੋਂ ਕੱਢ ਦਿੰਦੇ ਆ, ਉਦੋਂ ਫਿਰ ਗੇਮ ਲਵਾਉਣ ਲਈ ਉਹਨਾਂ ਨੂੰ 100-100 ਝੂਠ ਤਫਾਨ ਬੋਲਣੇ ਪੈਂਦੇ ਆ, ਉਦੋਂ ਤਾਂ ਕਮਿਊਨਿਟੀ ਦੀ ਇੱਜ਼ਤ ਨੂੰ 4 ਚੰਦ ਲੱਗਦੇ ਹੋਣੇ। ਬਸ ਸਾਡੇ ਇੱਥੇ ਬਹਿ ਕੇ ਨਾ ਦੋ ਪਲ ਸ਼ੂਗਰ ਨਾਲ ਗੱਲਾਂ ਕਰਨ ਨਾਲ ਕਮਿਊਨਿਟੀ ਰਿਜੈਕਟ ਕਰਦੀ ਆ। ਗੱਲਾਂ ਦਾ ਦੇਖੋ ਯਾਰੋ ਕੀ ਕਰਦਾ ਇਹ। ਅੱਛਾ ਚੱਲ ਬਈ ਸਾਡੀ ਤੂੰ ਬੁੜਿਆਂ ਦੀ ਗੱਲ ਛੱਡ। ਆ ਜਦੋਂ ਤੁਹਾਡੀਆਂ ਕਮੇਟੀਆਂ ਵਾ ਇੱਕ ਦੂਜੇ ਦੀਆਂ ਦਾੜੀਆਂ ਪੱਟਣਗੀਆਂ, ਪਰ ਲੋਕਾਂ ਦੇ ਪੈਸਿਆਂ ਨਾਲ ਵਕੀਲਾਂ ਦੀਆਂ ਜੇਬਾਂ ਭਰੀਆਂ ਜਾਂਦੀਆਂ, ਕਚਹਿਰੀਆਂ ਵਿੱਚ ਧਰਨੇ ਨਾਲ ਝੂਠ ਕਿਸਾਨ ਬੋਲਿਆ ਜਾਂਦਾ, ਉਹ ਉਦੋਂ ਦੀ ਕਮਿਊਨਿਟੀ ਨੂੰ ਕਹਿੰਦੀ ਹੁੰਦੀ। ਭਗਤ ਸਿੰਘ ਜੀ ਤੁਸੀਂ ਤਾਂ ਕਈ ਵਾਰੀ ਇੰਨੀ ਵਾਧੀ ਕਰਨ ਹੋ ਜਾਂਦੇ, ਪਰ ਜਿਹੜੀ ਹੁਣ ਤੁਸੀਂ ਕੰਮ ਦੀ ਗੱਲ ਕੀਤੀ ਆ ਇਹ ਤਾਂ ਵੀ ਇਸ ਮੁਲਕ 'ਚ ਹਰ ਕੋਈ ਆਜ਼ਾਦ ਹੈ। ਤੁਹਾਡਾ ਦਿਲ ਕਰਦਾ ਕੰਮ ਕਰੋ, ਨਹੀਂ ਦਿਲ ਕਰਦਾ ਨਾ ਕਰੋ। ਢਿੱਡ ਦਾ ਕੀ ਕਰਾਂਗੇ ਸੂਬੇਦਾਰ ਸਾਹਿਬ, ਇਹਨੂੰ ਵੀ ਤਾਂ ਝੋਸਾ ਦੇਣਾ ਹੋਇਆ ਨਾ ਕਿਸੇ ਤਰ੍ਹਾਂ। ਬਈ ਪਤਾ ਨਹੀਂ ਸੂਬੇਦਾਰ ਕਿਹੜੀ ਆਜ਼ਾਦੀ ਦੀ ਗੱਲ ਕਰ ਰਿਹਾ, ਕੋਈ ਅਸੀਂ ਤਾਂ ਨਾ ਜਿੱਦਣ ਦੇ ਇੱਥੇ ਆਏ ਹਾਂ ਅਸੀਂ ਤਾਂ ਗਰੇ ਵਾਂਗੂ ਭਾਰ ਢੋਲ ਛੱਡੇ। ਜੇ ਕਦੇ ਮਨ ਹੋਲਾ ਕਰਨ ਨਾ ਦੋ ਪਲ ਕਿਸੇ ਭਾਈ ਬੰਦ ਨਾਲ ਬਹਿ ਕੇ ਏਦਾਂ ਗੱਲਬਾਤ ਕਰ ਲਈ, ਕਦੀ ਕੋਈ ਸਾਰਾ ਗੁਰਾ ਕੇ ਗਲਾਂ ਕੱਢਣ ਲੱਗ ਪੈਂਦਾ, ਕਦੀ ਆ ਸੂਬੇਦਾਰ ਵਾਂਗੇ ਆ ਕੇ ਮੂਹਣੇ ਮਾਰਨਾ ਪੈਂਦੇ, ਤੇ ਕਮਿਊਨਿਟੀ ਦੀ ਬੇਇੱਜ਼ਤੀ ਹੋ ਗਈ। ਤੇ ਮੈਨੂੰ ਤਾਂ ਪਤਾ ਨੀ ਲੱਗਦਾ ਵੀ ਇਹ ਸਾਰੀ ਆਜ਼ਾਦੀ ਹੈ ਕੀ ਸ਼ੈਅ ਆ। ਭਾਈ ਜਗ ਸਿੰਘ ਜੀ ਤੁਹਾਡੇ ਉੱਠਣ ਬੈਠਣ ਤੇ ਤਾਂ ਨਹੀਂ ਕਿਸੇ ਨੂੰ ਕੋਈ ਇਤਰਾਜ਼, ਮੈਂ ਤਾਂ ਸਿਰਫ ਇਹ ਕਹਿੰਦਾ ਬੈਠਣ ਥਾਂ ਨੀ ਤਾਂ ਦੱਸੋ ਫਿਰ ਕੀ ਕਰੀਏ, 24 ਘੰਟੇ ਉਹਨਾਂ ਬੇਸਮੈਂਟਾਂ ਚ ਕਿਵੇਂ ਫੁੜੇ ਰਹੀਏ। ਐਵੇਂ ਯਾਰ ਤੁਸੀਂ ਕਮੇਟੀ ਵਾਲਿਆਂ ਨੂੰ ਨਾ ਵਾਧੂ ਯਾਰ ਜਾਬਾਂ ਦਾ ਭੇੜ ਜਿਹਾ ਕਰਾਈ ਜਾਂਦੇ। ਲੈ ਸੂਬੇਦਾਰਾ ਜੇ ਨਾ ਤੇਰੇ ਹਿੰਮਤ ਆ, ਕਹਿਦਾ ਆਪਣੀ ਕਮੇਟੀ ਵਾਲਿਆਂ ਨੂੰ ਬਈ ਬਣਾਉਣ ਬੁੜਿਆਂ ਦੇ ਬੈਠਣ ਨੂੰ ਕੋਈ ਜਗ੍ਹਾ ਜਿੱਥੇ ਬਹਿ ਕੇ ਅਸੀਂ ਸ਼ੁਗਲ ਵੀ ਕਰ ਲਈਏ, ਗੱਪ ਛੱਪ ਵੀ ਮਾਰ ਛਕੀਏ, ਨਾਲੇ ਦੇਖਦੇ ਹਾਂ ਕਮੇਟੀ 'ਚ ਤੇਰੀ ਕਿੰਨੀ ਕੁ ਚੱਲਦੀ ਆ। ਮਾਰ 6 ਮਹੀਨਿਆਂ ਬਾਅਦ ਇਲੈਕਸ਼ਨਾਂ ਦਾ ਜਲਸਾ ਜਿਹਾ ਚੁੱਕੀ ਫਿਰਦਾ ਰਹਿੰਦਾ ਤੂੰ। ਉਹ ਭਾਈ ਜਗਤ ਸਿੰਘ ਜੀ ਕਮੇਟੀ ਵਾਲੇ ਵਿਚਾਰੇ ਵੀ ਕਮਿਊਨਿਟੀ ਦੇ ਕੰਮਾਂ ਨੂੰ ਸਿਰੇ ਚੜ੍ਹਨ ਲਈ ਆਪਣੀ ਬਥੇਰੀ ਵਾਹ ਲਾਉਂਦੇ ਆ, ਪਰ ਬਈ ਉਹਨਾਂ ਕੋਲ ਹੋਰ ਹੀ ਬਥੇਰੇ ਆ ਕੰਮ ਕਰਨ ਵਾਲੇ, ਸਾਰੇ ਤਾਂ ਕੰਮ ਨਹੀਂ ਨਾ ਉਹ ਕਰ ਸਕਦੇ। ਉਹ ਜੇ ਉਹ ਸਾਰੇ ਕੰਮ ਨਹੀਂ ਕਰ ਸਕਦੇ ਫਿਰ ਹਰ ਪਾਸੇ ਚੌਧਰੀ ਕਿਉਂ ਬਣੇ ਫਿਰਦੇ ਹੈਂ। ਨਾਲੇ ਸੂਬੇਦਾਰ ਜੀ ਇਸ ਕੰਮ ਦਾ ਜ਼ਿੰਮਾ ਤਾਂ ਕਮੇਟੀ ਵਾਲਿਆਂ ਦਾ ਹੀ ਆ। ਆ ਪਰਸੋਂ 'ਚ ਉੱਥੇ ਸਾਡਾ ਪਾੜਾ ਗੱਲਾਂ ਕਰਦਾ ਸੀ, ਅਖੇ ਚੀਨੀਆਂ ਅਤੇ ਇਟੈਲੀਅਨ ਨੇ ਆਪਣੇ ਸਿਆਣੇ ਬੰਦਿਆਂ ਦੇ ਬੈਠਣ ਉੱਠਣ ਲਈ ਬਹੁਤ ਸੋਹਣੇ ਸੋਹਣੇ ਥਾਂ ਬਣਾਏ ਹੋ ਆ। ਉਹ ਉੱਥੇ ਰਮਾਨ ਨਾਲ ਬਹਿੰਦੇ ਉੱਠਦੇ ਆ, ਹੱਸਦੇ ਖੇਡਦੇ ਆ। ਕੋਈ ਸਾਨੂੰ ਇੱਥੇ ਪਾਰਕਾਂ 'ਚ ਗੋਰਿਆਂ ਤੋਂ ਨਿੱਤ ਗਾਲਾਂ ਖਾਣੀਆਂ ਪੈਂਦੀਆਂ, ਸਾਡੀ ਕਿਸੇ ਕਮੇਟੀ ਦੇ ਕੰਨ 'ਤੇ ਜੂ ਨਹੀਂ ਸਰਕਦੀ। ਉਹ ਤਾਂ ਠੀਕ ਹੈ ਸੁੱਚਾ ਸਿੰਘ ਜੀ, ਦੇਖੋ ਆਪਾਂ ਪਹਿਲਾਂ ਵੀ ਗੱਲ ਕਰ ਹਟੇ ਹਾਂ ਅਤੇ ਇਹ ਗਾਲਾਂ ਤੁਹਾਨੂੰ ਐਵੇਂ ਨਹੀਂ ਪੈਂਦੀਆਂ। ਅਜੇ ਤੁਸੀਂ ਸੂਬੇਦਾਰਾ ਬੰਦਾ ਤੂੰ ਯਾਰ ਬੜੀ ਸਮਝਾ, ਕਦੇ ਕਦੇ ਗੱਲ ਬੜੀ ਬੇਖੂਫਾ ਵਾਲੀ ਕਰਨਾ। ਹੁਣ ਤੂੰ ਦੱਸ ਬਈ ਤੈਨੂੰ ਨਹੀਂ ਕਦੇ ਗੋਰਿਆਂ ਦੇ ਮੁੰਡਿਆਂ ਨੇ ਪਾਰਕ 'ਚ ਬੈਠੇ ਨੂੰ ਗਾਲਾਂ ਕੱਢੀਆਂ? ਤੂੰ ਕੀ ਉਹਨਾਂ ਜੋ ਨਹੀਂ ਵਾਕਰ ਪੀਤੀ ਹੁੰਦੀ ਆ? ਤੈਨੂੰ ਪਹਿਲਾਂ ਵੀ ਦੱਸਿਆ ਬਈ ਗੱਲ ਸ਼ਰਾਬ ਪੀਣ ਦੀ ਨਹੀਂ, ਗੱਲ ਬੈਠਣ ਵਾਲੀ ਥਾਂ ਦੀ ਆ। ਉਹ ਬਈ ਤੁਸੀਂ ਜੋ ਮਰਜ਼ੀ ਕਹੀ ਜਾਓ, ਇੰਨਾ ਫਰਕ ਬੜਾ ਪੈਂਦਾ ਆ। ਇਹ ਤਾਂ ਐਵੇਂ ਤੇਰਾ ਭੁਲੇਖਾ ਆ ਸੂਬੇਦਾਰ। ਉਹ ਇਹਨੇ ਤਾਂ ਕਮੇਟੀ ਵਾਲਿਆਂ ਨੂੰ ਨਾ ਆਪਾਂ ਨੂੰ ਕਸੂਰਵਾਰ ਕਹਿਣਾ। ਲੈ ਮੈਂ ਸੂਬੇਦਾਰ ਤੇਰੇ ਨਾਲ ਇੱਕ ਹੋਰ ਗੱਲ ਕਰਦਾ ਬਈ, ਮੈਂ ਅੱਜ ਤੋਂ ਨਾ ਪਾਰਕ ਜਾ ਕੇ ਦਰਾਮ ਨੂੰ ਹੱਥ ਨਹੀਂ ਲਾਉਂਦਾ, ਫਿਰ ਦੇਖਦੇ ਹਾਂ ਸਾਰੇ ਕੀ ਮੇਰੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਉਂਦੇ ਆ। ਮੈਂ ਤੈਨੂੰ ਇਹ ਲਿਖ ਕੇ ਦੇ ਦਿੰਦਾ, ਜਿੰਨਾ ਚਿਰ ਨਾ ਬੈਠਣ ਨੂੰ ਕੋਈ ਆਪਣੀ ਜਗ੍ਹਾ ਨਾ ਹੋਈ ਉਨਾ ਚਿਰ ਇੱਦਾਂ ਹੀ ਹੁੰਦੀ ਰਹਿਣੀ। ਲਾ ਵੀ ਲੈ ਹੈਮਬਰਗ, ਬਈ ਅੱਜ ਤਾਂ ਬੜੀ ਭੀੜ ਸੀ ਉੱਥੇ ਮੈਕਡੋਨਲਡ 'ਚ, ਜ਼ਿਆਦਾ ਹੀ ਚਿਰ ਲੱਗ ਗਿਆ। ਸੁਣਾਓ ਸੂਬੇਦਾਰ ਜੀ ਕੀ ਹਾਲ ਚਾਲ ਆ? ਠੀਕ ਹੈ ਨਿਰੰਜਨ ਸਿੰਘ ਜੀ, ਤੁਸੀਂ ਸੁਣਾਓ। ਲੈ ਬਈ ਬੜੇ ਭਾਈ ਜਗਸਿਆਂ ਪਾਦਰਾਂ ਨਾਲੇ ਲੂਆ ਮੂੰਹ ਕਰ। ਉਹ ਨਾ ਬਈ ਨਿਰੰਜਨ ਸਿੰਘ, ਆਪਾਂ ਨਹੀਂ ਹੁਣ ਇਹ ਕੰਮ ਕਰਨਾ, ਤੁਸੀਂ ਖਾਓ ਪੀਓ, ਮੈਂ ਚੱਲਿਆ ਬਾਥਰੂਮ। ਸਾਨੂੰ ਕੀ ਹੋ ਗਿਆ ਸੁੱਚਾ ਸਿੰਘ? ਜਦੋਂ ਮੈਂ ਗਿਆ ਉਦੋਂ ਤਾਂ ਬੜਾ ਟਹਿਲਦਾ ਸੀ। ਇਹ ਉਹਦਾ ਮੂਡ ਖਰਾਬ ਹੋ ਗਿਆ ਜਰਾ, ਸੂਬੇਦਾਰ ਹੋਰਾਂ ਨਾਲ ਗੱਲਾਂ ਬਾਤਾਂ ਕਰਦਾ ਸੀ। ਮੇਰੇ ਨਾਲ ਉਹਨੇ ਵਿਚਾਰੇ ਨੇ ਕੀ ਗੱਲਬਾਤ ਕਰਨੀ ਹੈ, ਉੱਦਾਂ ਹੀ ਜਰਾ ਸੁਭਾਅ ਦਾ ਗਰਮ ਹੈ। ਬਈ ਦਿਲ ਦਾ ਸੋਹਣਾ ਆ ਬੰਦਾ, ਗੁੱਸੇ ਹੀ ਤਾਂ ਭਾਵੇਂ ਆ ਜਾਂਦਾ ਹੈ ਕਦੀ ਕਦੀ। ਜਾਗ ਸੋਹਣੀਆਂ ਕੀ ਸਿਫਤਾਂ, ਪਤਾ ਦਿਲ ਦਾ ਸੋਹਣਾ ਬੰਦਾ। So, you are still here. I told you to go home. Didn't I? You look very respectable. Why don't you act your age? We were not drinking, sir. I don't drink. I am a respectable man in the community. You have been sitting here for the last 2 hours, and you're telling me that you're not drinking? Now get out of this park before I change my mind and throw you in the van. ਕਿਉਂ ਬਈ ਉੱਠੇ ਆਉਂਦੇ ਆ ਕਿ ਨਹੀਂ ਚੱਲੇ ਆ ਤੁਸੀਂ ਹਾਂ ਓਏ ਜਗਸਿਆਂ ਉੱਥੇ ਯਾਰ ਉਹ ਪੁਲਸੀਆ ਆ ਗਿਆ ਫਿਰ ਕਿਉਂ ਸੂਬੇਦਾਰਾ ਠਾਲਤੇ ਨਾ ਹੁਣ ਪੁਲਸੀਏ ਨੇ ਨਾ ਹੁਣ ਤੂੰ ਬੈਠਾ ਉੱਥੇ ਸ਼ਰਾਬ ਪੀਂਦਾ ਸੀ ਹੁਣ ਤੇਰੇ ਵਰਗੇ ਲੀਡਰਾਂ ਨੇ ਤਾਂ ਲੋਕਾਂ ਨੇ ਤਾਂ ਇਹੀ ਕਹਿਣਾ ਨਾ ਬਈ ਬੁੜੇ ਪਾਰਕਾਂ 'ਚ ਬੈਠੇ ਕਿਉਂ ਸੀ ਉੱਥੇ ਬੈਠ ਕੇ ਕਮਿਊਨਿਟੀ ਦੀ ਬੇਇੱਜ਼ਤੀ ਕਰਾਉਂਦੇ ਆ ਪਰ ਇਹ ਗੱਲ ਕਿਸੇ ਨਹੀਂ ਸੋਚਣੀ ਬਈ ਜੇ ਅਸੀਂ ਉਹ ਪਾਰਕਾਂ 'ਚ ਨਾ ਬੈਠੀਏ ਤਾਂ ਬੈਠੀਏ ਕਿੱਥੇ ਸੋਚਣ ਤਾਂ ਜੇ ਵਿਚਲੀ ਗੱਲ ਸਮਝਣ